ਵਾਹਿਗੁਰੂ ਸਾਹਿਬ ਜੀਓ ਨਿਜਪੁਰ ਮੈਂ ਗੁਰਪੁਰਖ ਅਗਾਦ ਬਰਜੀ ਆਦ ਰੂ ਵਿਆਦ ਉਪਾਦ ਤਬ ਅਕਬਰ ਦਿੱਲੀ ਤੇ ਆਵਾ ਸਲਤਾ ਉਤਰ ਸਿਵਰ ਨਿਜ ਪਾਵਾ ਨਿਜਪੁਰ ਮੈਂ ਗੁਰਪੁਰਖ ਅਗਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਥਾਈ ਮਾਈ ਬਾਈ ਮੰਜੀਆਂ ਦੀ ਬਖਸ਼ਿਸ਼ ਕੀਤੀ, ਸਿੱਖੀ ਦੇ ਪ੍ਰਚਾਰ ਵਾਸਤੇ ਥਾਂ ਥਾਂ ਭੇਜੇ ਆ, ਉਹ ਪ੍ਰਸੰਗ ਕੁਝ ਦਿਨ ਤੋਂ ਆਪਾਂ ਸਰਵਣ ਕਰ ਰਹੇ ਹਾਂ। ਇਹ ਬੇਣੀ ਪੰਡਿਤ ਦੇ ਤਾਂ ਵੀ ਆਪ ਜੀ ਨੇ ਇਸੇ ਤਰ੍ਹਾਂ ਹੀ ਗੁਰਮੁਖ ਪਦ ਵੀ ਬਖਸ਼ ਕੇ ਸਿੱਖੀ ਦੇ ਪ੍ਰਚਾਰ ਲਈ ਕਾਇਮ ਕਰ ਦਿੱਤਾ। ਕੱਲ੍ਹ ਦੇ ਇਤਿਹਾਸ ਵਿੱਚ ਫਿਰਿਆ ਅਤੇ ਕਟਾਰਾ ਦੋ ਗੁਰਸਿੱਖ ਇਹ ਬੜੀ ਤਕੜੇ ਹੋ ਕੇ ਗੁਰੂ ਮਹਾਰਾਜ ਦੀ ਸੇਵਾ ਕਰਦੇ ਸਨ। ਸੇਵਾ ਦੇਖ ਕੇ ਆਪ ਜੀ ਨੇ ਪ੍ਰਸੰਨਤਾ ਨਾਲ ਹੀ ਖੁਸ਼ੀ ਨਾਲ ਹੀ ਇਹਨਾਂ ਨੂੰ ਵੀ ਗੁਰਮੁਖ ਪਦਵੀ ਬਖਸ਼ ਦਿੱਤੀ, ਮੰਜੀ ਬਖਸ਼ ਦਿੱਤੀ ਅਤੇ ਵਚਨ ਕੀਤਾ ਵੀ ਤੁਹਾਡੇ ਇਲਾਕੇ ਵੱਲੋਂ ਕਿਹਦਾ ਪ੍ਰਚਾਰ ਹੈ, ਕਿਹਦਾ ਉਪਦੇਸ਼ ਹੈ। ਇਹ ਕਹਿੰਦੇ ਮਹਾਰਾਜ ਕੰਨ ਪਾਟੇ ਗਏ ਹੈ, ਯੰਤਰ ਮੰਤਰ ਦੀ ਧਾਗੇ ਕਰਦੇ ਹੈ। ਗੁਰੂ ਮਹਾਰਾਜ ਕਹਿੰਦੇ ਉਹ ਸਾਰੇ ਖਤਮ ਕਰਕੇ ਉੱਥੇ ਸਿੱਖੀ ਦਾ ਪ੍ਰਚਾਰ ਕਰੋ, ਵਾਹਿਗੁਰੂ ਵਾਹਿਗੁਰੂ ਜਪਾਓ। ਕਹਿੰਦੇ ਜੀ ਸਾਡੇ ਵਿੱਚ ਕੀ ਬਲ ਹੈ, ਉਹ ਯੰਤਰ ਮੰਤਰ ਦੇ ਬਲ ਦੇ ਨਾਲ ਲੋਕਾਂ ਨੂੰ ਤੰਗ ਕਰਦੇ, ਬੈਰੀ ਜਾਣ ਕੇ ਮਾਰ ਵੀ ਦਿੰਦੇ ਹੋ। ਪੂਰਾ ਹੋਏਗਾ ਉਹ ਕੰਨ ਪਾਟੇ ਤੁਹਾਡੇ ਵੱਲੀ ਵੇਖ ਹੀ ਨਹੀਂ ਸਕਣਗੇ, ਸਗੋਂ ਤੁਹਾਨੂੰ ਦੇਖਦਿਆਂ ਸਾਰੀ ਦੌੜਨ ਦੀ ਕੋਸ਼ਿਸ਼ ਕਰਨਗੇ, ਭੱਜ ਜਾਣਗੇ। ਇਸ ਤਰ੍ਹਾਂ ਗੁਰੂ ਵਾਲਾ ਨੇ ਰਿਧੀਆਂ ਸਿਧੀਆਂ ਸ਼ਕਤੀਆਂ ਬਖਸ਼ ਕੇ ਫਿਰ ਇਹਨਾਂ ਨੂੰ ਭੇਜਿਆ ਹੈ। ਜਿੱਥੇ ਇਹਨਾਂ ਦਾ ਮੁਖੀ ਵੀ ਸੀ ਨਾ ਪੂਜਨੀਕ ਸ਼੍ਰੀ ਮਹੰਤ, ਬਹੁਤਾ ਵੱਡਾ ਸਿੱਧ, ਉੱਥੇ ਗਏ ਨੇ। ਉਸ ਵੇਲੇ ਉਹਨੇ ਆਪਣੀ ਕੋਈ ਤਾਕਤ ਜੀ ਲਿਖਾ ਕੇ ਇਹਨਾਂ ਨੂੰ ਡਰਾਉਣਾ ਅਤੇ ਭਗਾਉਣਾ ਚਾਹਿਆ, ਯੰਤਰ ਮੰਤਰ ਜਾ ਕੀਤਾ, ਉਲਟਾ ਉਹਦੇ 'ਤੇ ਪੈ ਗਿਆ, ਅੱਗ ਲੱਗ ਗਈ ਹੈ, ਭੱਜ ਤੁਰਿਆ। ਉਹਦੇ ਨਾਲ ਹੀ ਫਿਰ ਚਿੱਟੇ ਉਹਦੇ ਚਿਰੇ ਚਾੜੇ ਭੱਜ ਗਏ ਨੇ। ਮੁੜ ਜਾ ਫੜ ਕੇ ਇਹਨਾਂ ਨੇ ਉਹਨੇ ਢਹਿ ਢੇਰੀ ਕਰ ਦਿੱਤਾ ਹੈ। ਜਿਹੜੇ ਲੋਕ ਸੀ ਇਹਨਾਂ ਦੀ ਤਾਕਤ ਨੂੰ ਦੇਖ ਕੇ ਨੇੜੇ ਆ ਗਏ ਅਤੇ ਇਹਨਾਂ ਨੇ ਗੁਰਬਾਣੀ ਦੇ ਕੀਰਤਨ ਸੁਣਾਇਆ, ਗੁਰਬਾਣੀ ਦੀ ਕਥਾ ਸੁਣਾਈ, ਸਾਰੇ ਸੁਣ ਕੇ ਨਿਹਾਲ ਹੋ ਗਏ। ਸਾਰਿਆਂ ਨੂੰ ਉਪਦੇਸ਼ ਦੇ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਕੁਝ ਸਮਾਂ ਨਾਮ ਜਪਣਾ, ਸੰਗਤ ਵਿੱਚ ਆਉਣਾ ਹੈ, ਧਰਮ ਦੀ ਕਿਰਤ ਕਰਕੇ ਵੰਡ ਛਕਣਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖੀ ਦੇ ਅਸੂਲ ਹਨ, ਇਹਦੇ ਨਾਲ ਤੁਹਾਡੀ ਜੀਵਨ ਯਾਤਰਾ ਸਫਲੀ ਹੋਏਗੀ। ਉਹ ਸਾਰੇ ਇਸ ਤਰ੍ਹਾਂ ਕਰਨ ਲੱਗੇ। ਫਿਰ ਲੋਕਾਂ ਨੇ ਜਿੱਥੇ ਜਿੱਥੇ ਇਹਨਾਂ ਨੇ ਉਹ ਮੱਠ ਜੇ ਬਣੇ ਸੀ, ਉਹ ਕੋਈ ਭਜਨ ਸਿਮਰਨ ਵਾਸਤੇ ਨਹੀਂ ਸੀ, ਬਾਹਰ ਜੰਗਲਾਂ ਵਿੱਚ ਕੁਕਰਮ ਹੀ ਕਰਦੇ ਸੀ ਉਹਨਾਂ ਵਿੱਚ, ਅਤੇ ਯੰਤਰ ਮੰਤਰ ਤਵੀ ਧਾਗਾ ਨਾਲ ਲੋਕਾਂ ਨੂੰ ਤੰਗ ਕਰਦੇ ਸੀ। ਲੋਕਾਂ ਨੇ ਪਹਿਲਾਂ ਹੀ ਔਖੇ ਸਨ, ਫਿਰ ਆਪ ਹੀ ਜਿੱਥੇ ਜਿੱਥੇ ਸੀ ਉਹਨੇ ਜੇ ਸਭ ਢਾ ਢੂ ਕੇ ਉੱਥੇ ਧਰਮ ਦੀਆਂ ਜਗ੍ਹਾਵਾਂ ਬਣਾ ਲਈਆਂ, ਗੁਰਦੁਆਰੇ ਬਣਾ ਲਏ, ਦੋਵੇਂ ਤਵੇਂ ਸੰਗਤ ਪੰਗਤ ਕਾਇਮ ਹੋ ਗਈ। ਇਸ ਤਰ੍ਹਾਂ ਕੀਰਤਨ ਹੁੰਦੇ ਆ, ਗੁਰਬਾਣੀ ਦੇ ਪ੍ਰਵਾਹ ਚੱਲਣ ਲੱਗ ਪਏ, ਸਾਰੇ ਇਲਾਕੇ ਵੀ ਠੰਡ ਵਰਤ ਗਈ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਜੰਤਰਾਂ ਮੰਤਰਾਂ ਦਾ ਹੀ ਇਹ ਪ੍ਰਭਾਵ ਸੀ, ਉਹ ਗੁਰਸਿੱਖਾਂ ਨੂੰ ਭੇਜ ਕੇ ਮਹਾਰਾਜ ਨੇ ਉੱਥੇ ਸਿੱਖੀ ਦਾ ਪ੍ਰਚਾਰ ਕਰਾ ਦਿੱਤਾ। ਬਾਲਕ ਬੱਚਾ ਮਰ ਗਿਆ ਬਿਰਧ ਮਾਤਾ ਦਾ, ਉਹ ਮਹਾਰਾਜ ਨੇ ਚਰਨ ਅੰਗੂਠਾ ਸੁਹਾ ਕੇ ਸੁਰਜੀਤ ਕਰ ਦਿੱਤਾ। ਫਿਰ ਬਚਨ ਹੀ ਕਿਹਾ, ਭਾਈ ਬੱਲੂ ਨੂੰ ਰੋਜ਼ ਰੋਜ਼ ਜਿਵਾਉਣਾ ਚੰਗੀ ਗੱਲ ਨਹੀਂ ਹੈ। ਚੰਗਾ ਵੀ ਧਰਮਰਾਜ ਨੂੰ ਵੀ ਆਪਾਂ ਕਹਿ ਦਿੰਦੇ ਵੀ ਜਿੰਨਾ ਚਿਰ ਸਾਡਾ ਸਰੀਰ ਧਰਤੀ ਦੇ ਰਹੇ ਉਨ੍ਹਾਂ ਚਿਰ ਤੂੰ ਆਪਣੇ ਜਮਦੂਤਾਂ ਨੂੰ ਗੋਇੰਦਵਾਲ ਵਿੱਚ ਨਹੀਂ ਭੇਜਣਾ ਹੈ। ਅਸੀਂ ਕਹਿ ਦਿੱਤਾ ਵੀ ਲੈ ਵੀ ਧਰਮਰਾਜ, ਤੇਰੇ ਜਮਦੂਤ ਇੱਥੇ ਨਹੀਂ ਆਉਣੇ ਚਾਹੀਦੇ। ਉਹ ਗੁਰਬਾਣੀ ਵਿੱਚ ਵੀ ਭੱਟਾ ਨੇ ਕਿਹਾ, ਉਹ ਨਾਮ ਸੁਣੇ ਸਤਭਾਣ ਡਰਿਓ, ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਸੁਣ ਕੇ ਵੀ ਸੁਨੇਹਾ ਪੁੱਜਿਆ ਅਤੇ ਉਹ ਡਰ ਗਿਆ ਧਰਮਰਾਜ। ਵੀ ਉਹ ਫਿਰ ਮੁੜ ਕੇ ਉੱਥੇ ਕੋਈ ਵੀ ਜਮਦੂਤ ਕਿਸੇ ਨੂੰ ਲੈਣ ਵਾਸਤੇ ਨਹੀਂ ਆਇਆ। 22 ਸਾਲ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਵਾਏ ਮਾਨ ਰਹੇ। 22 ਸਾਲ ਤੱਕ ਕੋਈ ਵੀ ਨਹੀਂ ਬੁੱਢਾ ਨੌਜਵਾਨ ਕੋਈ ਬਾਲਕ ਨਹੀਂ ਮਰਿਆ ਹੈ। ਸਾਰੇ ਕਹਿੰਦੇ ਜੈ ਜੈਕਾਰ ਕਰ ਰਹੇ ਨੇ ਅਤੇ ਗੁਰੂ ਮਹਾਰਾਜ ਮਹਾਨ ਨੇ, ਜੇ ਚਾਹੁਣ ਕਹਿੰਦੇ ਰੇਤੇ ਵਿੱਚੋਂ ਤਿਰ ਕੱਢ ਦੇਣ। ਇਸੇ ਤਰ੍ਹਾਂ ਦੇ ਰੇਤੇ ਵਿੱਚ ਹੀ ਉਹਨੂੰ ਚਾਲੂ, ਰੇਤਾ ਪਾਣੀ ਨਾਲ ਰੱਜਦਾ ਨਹੀਂ, ਕਹਿੰਦੇ ਤਿਰਪਤ ਕਰ ਦੇਣ, ਰੇਤੇ ਨੂੰ ਵੀ ਰਜਾ ਦੇਣ। ਇਸ ਤਰ੍ਹਾਂ ਜਿਹੜੇ ਕੋਈ ਖੁਸ਼ਕ ਰੇਦੇ ਆ ਉਹਨਾਂ ਨੂੰ ਪ੍ਰੇਮ ਰੂਪੀ ਜਲ ਦੇ ਨਾਲ ਭਰ ਕੇ ਤਿਰਪਤ ਕਰ ਦੇਣ, ਪ੍ਰੇਮੀ ਬਣਾ ਦੇਣ। ਜਿੱਥੇ ਨਾਸਤਿਕਤਾ ਫੈਲੀ ਹੋਈ ਉੱਥੇ ਪ੍ਰੇਮ ਰੂਪੀ ਤੇਲ ਕੱਢ ਦੇਣ, ਪ੍ਰੇਮ ਪ੍ਰਗਟ ਕਰ ਦੇਣ। ਇਸ ਤਰ੍ਹਾਂ ਜੇ ਜਾਣ ਤਾਂ ਕਹਿੰਦੇ ਪਾਣੀ ਉੱਪਰ ਅੱਗ ਬਾਲ ਸਕਦੇ, ਪਾਣੀ ਉੱਪਰ ਅੱਗ ਨਹੀਂ ਬਲਦੀ। ਇਸ ਤਰ੍ਹਾਂ ਹੀ ਜਿੱਥੇ ਪ੍ਰੇਮ ਪਦਾਰਥਾਂ ਦੀ ਬਹੁਤਾ, ਰੂਪ ਜਲ ਬਹੁਤਾ ਹੈ, ਸਤਿਗੁਰੂ ਜਾਣ ਉੱਥੇ ਕਹਿੰਦੇ ਬ੍ਰਹਮ ਅਭਿਆਸ ਰੂਪੀ ਜਿਹੜੀ ਅਗਨੀ ਪ੍ਰਜੋਤ ਕਰ ਸਕਦੇ, ਬ੍ਰਹਮ ਅਭਿਆਸ ਕਰਾ ਸਕਦੇ ਉਸਦੇ ਕਾਸੋਂ। ਇਸ ਤਰ੍ਹਾਂ ਜੋ ਚਾਹੁਣ ਉਹ ਕਰਾ ਸਕਦੇ ਹਨ, ਸਤਿਗੁਰੂ ਸਮਰੱਥ ਹੈ। ਇਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ, ਜਿਵੇਂ ਦਿੱਲੀ ਤੋਂ ਚੱਲਦਾ ਹੋਇਆ ਗੌਰ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚਿਆ, ਨਮਸਕਾਰ ਕੀਤੀ, ਗੁਰੂ ਮਹਾਰਾਜ ਦਾ ਸੀਤ ਪ੍ਰਸ਼ਾਦ ਛੱਕ ਕੇ ਨਿਹਾਲ ਹੋਇਆ। ਉਹ ਪ੍ਰਸੰਗ ਆਉਂਦਾ, ਸੁਣੀਏ ਮਨ ਲਾ ਕੇ। ਨਿਜਪੁਰ ਮੈਂ ਗੁਰਪੁਰਖ ਅਗਾਦ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਿਹਨੂੰ ਆਪਣੀ ਪੁਰੀ ਵਿੱਚ ਪਾ ਗੋਇੰਦਵਾਲ ਸਾਹਿਬ ਵਿਖੇ ਜੋ ਅਗਾਦ ਪੁਰਖ ਦਾ ਸਰੂਪ ਹਨ, ਗੁਰੂ ਅਮਰਦਾਸ ਸਾਹਿਬ ਜੀ ਵਰਜੀ ਆਦਿ ਵਿਆਦ ਉਪਾਦ। ਆਪਣਾ ਬਚਨ ਕਰਕੇ ਕਹਿੰਦੇ ਜਿਹੜਾ ਆਦ ਹੈ, ਮੰਦੇ ਦੁੱਖ ਹੈ, ਮੰਦੇ ਰੋਗ ਹੈ, ਹਮੈ ਦੀਰਘ ਰੋਗ ਹੈ, ਅਤੇ ਵਿਆਦ ਜਿਹੜੇ ਕੋਈ ਖਾਣ ਪੀਣ ਕਰਕੇ ਸਰੀਰ ਨੂੰ ਰੋਗ ਲੱਗ ਜਾਂਦੇ, ਉਪਾਦ ਜਿਹੜੀ ਕੋਈ ਉੱਪਰੋਂ ਆ ਕੇ ਦੁੱਖ ਕਲੇਸ਼ ਪੀੜਾ ਹੁੰਦੀ ਹੈ, ਜਿਵੇਂ ਬਿਜਲੀ ਡਿੱਗ ਪੈਣੀ, ਐਕਸੀਡੈਂਟ ਹੋ ਜਾਣਾ, ਲੜਾਈ ਪੜ੍ਹਾਈ ਹੋ ਜਾਣੀ, ਇਹ ਉਪਾਧੀ ਉੱਪਰੋਂ ਆ ਕੇ। ਜਾਂ ਜਿਵੇਂ ਗ੍ਰਹਿ ਗੁਰੂ ਜੀ ਹੈ, ਕੋਈ ਕਹਿੰਦੇ ਵੀ ਮੈਨੂੰ ਸਾੜ ਸਤੀ ਆ ਗਈ, ਕੋਈ ਕਹਿੰਦਾ ਮੈਨੂੰ ਰਾਹੂ ਕੇਤੂ ਦਾ ਬਲ ਆਇਆ ਹੈ, ਉਹਦੇ ਕਰਕੇ ਬੜੇ ਤੰਗ ਹਾਂ, ਕੋਈ ਕਹਿੰਦਾ ਭੂਤ ਪ੍ਰੇਤਾਂ ਨੇ ਬੜਾ ਤੰਗ ਕੀਤਾ ਹੋਇਆ, ਉੱਪਰੋਂ ਜਿਹੜੀ ਕੋ ਆ ਕੇ ਪੀੜਾ ਹੋ ਗਈ, ਉਹਨੂੰ ਉਪਾਧੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਮਹਾਰਾਜ ਨੇ ਰੋਕ ਦਿੱਤੀ ਹੈ ਵੀ ਬਾਹਰੋਂ ਵੀ ਕੋਈ ਉਪਾਧੀ ਨਹੀਂ, ਲੜਾਈ ਝਗੜਾ ਨਹੀਂ, ਕੋਈ ਗ੍ਰਹਿ ਨਹੀਂ ਹੁੰਦਾ ਹੈ, ਆਹ ਮੌਤ ਮੂਤ ਵੀ ਉੱਪਰੇ ਹੀ ਆਉਂਦੀ ਹੈ, ਵੀ ਉਪਾਧੀ ਹੈ, ਇਹ ਵੀ ਰੋਕ ਦਿੱਤੀ ਹੈ, ਸਰੀਰਕ ਰੋਗ ਵੀ ਖਤਮ ਕਰ ਦਿੱਤੇ, ਅਤੇ ਮਨ ਦੇ ਚਿੰਤਾ ਅਤੇ ਹਮਾਇਤ ਰੋਗ ਵੀ ਸਤਿਗੁਰੂ ਨੇ ਰੋਕ ਦਿੱਤੇ ਆ, ਵੀ ਗੋਇੰਦਵਾਲ ਵਿੱਚ ਨਾ ਕਿਸੇ ਨੂੰ ਹੋਵੇ ਰੋਗ। ਤਬ ਅਕਬਰ ਦਿੱਲੀ ਤੇ ਆਵਾ। ਜਦੋਂ ਹੀ ਜਿਹੜਾ ਦਿੱਲੀ ਦਾ ਪਾਤਸ਼ਾਹ ਅਕਬਰ ਹੈ, ਉਹ ਦਿੱਲੀ ਤੋਂ ਚੱਲਦਾ ਆਇਆ ਹੈ। ਸਲਤਾ ਉੱਤਰ ਸਿਵਰ ਨਿਜ ਪਾਵਾ। ਜਿਹੜੀ ਵਿਆਸਾ ਨਦੀ ਹੈ, ਇਸ ਤੋਂ ਕਹਿੰਦੇ ਉੱਤਰ ਕੇ ਪਾਰ ਲੰਘ ਕੇ ਇਸ ਨੇ ਆਪਣਾ ਡੇਰਾ ਪਾਇਆ, ਤੰਗੂ ਲਗਵਾਇਆ ਹੈ। ਲਵਪੁਰ ਕੋ ਗਮਨਤ ਤਹਿ ਰਹੇ, ਕਹਿੰਦੇ ਲਾਹੌਰ ਨੂੰ ਇਹ ਜਾਂਦਾ ਹੈ ਸੀ, ਇਹ ਰਸਤਾ ਹੀ ਦਿੱਲੀ ਤੋਂ ਲਾਹੌਰ ਨੂੰ ਇਹੀ ਹੋਈ ਸੀ। ਇੱਥੇ ਘਾਟ ਬਣਿਆ ਹੋਇਆ ਸੀ, ਇੱਥੇ ਬੇੜੀਆਂ ਪੈਂਦੀਆਂ ਸਨ। ਹੁਣ ਵੀ ਕੁਝ ਸਮਾਂ ਜਿੰਨਾ ਚਿਰ ਸੜਕ 'ਤੇ ਪੁਲ ਜਿਹਾ ਨਹੀਂ ਬਣਿਆ ਸੀ, ਉਹਨਾਂ ਚਿਰ ਐਸਾ ਹੀ ਸੀ ਵੀ ਬੇੜੀਆਂ ਰਾਹੀਂ ਜਾਂ ਮਸ਼ਕਾਂ ਮੁਸ਼ਕਾਂ ਜਿਹੀਆਂ ਲੈ ਕੇ ਕੋਈ ਬਗਲਾਂ ਵਿੱਚ ਉਹਦੇ ਨਾਲ ਹੀ ਲੋਕ ਜਾਂਦੇ ਜਾਂਦੇ ਸੀ। ਇਹ ਤਾਂ ਹੁਣੇ ਆ 50-60 ਸਾਲ ਲਈ ਸਾਰਾ ਇੱਥੇ ਪ੍ਰਬੰਧ ਹੋਇਆ ਨਹੀਂ, ਐਸੇ ਹੀ ਸੀ ਵੀ ਇੱਥੇ ਘਾਟ ਬਣਿਆ ਹੋਇਆ ਸੀ, ਬੇੜੀਆਂ ਜਿਹੀਆਂ ਪੈਂਦੀਆਂ ਹੁੰਦੀਆਂ ਸੀ, ਇੱਥੇ ਇੱਕ ਤਾਰ ਜਿਹੀ ਲਾਈ ਹੁੰਦੀ ਸੀ, ਉਹਨੂੰ ਫੜ ਫੜ ਕੇ ਅੱਗੇ ਲੰਘ ਲੰਘਦੇ ਜਾਂਦੇ ਸਨ। ਸੋ ਇਸ ਤਰ੍ਹਾਂ ਕਹਿੰਦੇ ਲਾਹੌਰ ਨੂੰ ਜਾਂਦਿਆਂ ਇੱਥੇ ਰਿਹਾ ਹੈ, ਨਿਕਟ ਹੋਏ ਗੁਰ ਕੇ ਸਿੱਖ ਕਹਿਓ। ਜਦੋਂ ਇਹ ਬਸ ਨੇੜੇ ਪੁੱਜਿਆ ਨਾ ਗੋਇੰਦਵਾਲ ਦੇ, ਗੁਰੂ ਕਾ ਸਿੱਖ ਦੀ ਫੌਜ ਵਿੱਚ ਹੈ ਸੀ, ਉਹਨੇ ਨੇੜੇ ਹੋ ਕੇ ਅਕਬਰ ਪਾਤਸ਼ਾਹ ਨੂੰ ਕਿਹਾ, ਹਜ਼ਰਤ ਸੋ ਸਤਿਗੁਰ ਇਸ ਪੁਰ ਹੈ। ਅਸੀਂ ਪਾਤਸ਼ਾਹ ਕਹਿ ਦਿੰਦੇ ਹਾਂ ਜਾਂ ਜੀ ਹਜ਼ੂਰ ਕਹਿ ਦਿੰਦੇ ਕਿਸੇ ਨੂੰ ਸਤਿਕਾਰ ਲਈ, ਹਜ਼ਰਤ ਕਹੋ, ਜੀ ਹਜ਼ੂਰ ਕਹੋ, ਪਾਤਸ਼ਾਹ ਕਹੋ। ਹੇ ਜੀ ਹਜ਼ੂਰ ਜੀ, ਹੇ ਪਾਤਸ਼ਾਹ ਜੀ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਇਸ ਗੋਇੰਦਵਾਲਪੁਰੀ ਵਿੱਚ ਹੈ, ਜਿਨਕੋ ਬਚਨ ਆਪ ਕੋ ਫੁਰ ਹੈ। ਜਿਨ੍ਹਾਂ ਦਾ ਜਿਹੜਾ ਬਚਨ ਆਪ ਦੇ ਲਈ ਫੁਰਿਆ ਸੀ, ਬਾਅਦ ਤੌਰ ਦੇ ਗੇੜੇ ਦੇ ਫਤਿਹ ਵਾਸਤੇ ਗੁਰੂ ਅਮਰਦਾਸ ਸਾਹਿਬ ਦਾ ਬਚਨ ਪੂਰਾ ਹੋਇਆ ਸੀ। ਉਹਨਾਂ ਨੇ ਕਿਹਾ ਸੀ ਜਦੋਂ ਬੋਲੀ ਦਾ ਕਲ ਟੁੱਟੇਗਾ ਉਦੋਂ ਚਿਤੌੜ ਗੱਲ ਦਾ ਕਿਲਾ ਫੁੱਟ ਜਾਏਗਾ, ਫਤਿਹ ਹੋ ਜਾਏਗਾ। ਸੋ ਆਪ ਦੀ ਫਤਿਹ ਲਈ ਉਹਨਾਂ ਦਾ ਬਚਨ ਪੂਰਾ ਹੋਇਆ ਸੀ। ਸੁਣ ਅਕਬਰ ਨੇ ਹਿਰਦੇ ਵਿਚਾਰੀ, ਸਿੱਖ ਤੋਂ ਸੁਣ ਕੇ ਅਕਬਰ ਪਾਤਸ਼ਾਹ ਨੇ ਹਿਰਦੇ ਵਿੱਚ ਸੋਚੀ ਵਿਚਾਰੀ ਗੱਲ, ਗੜ ਚਿਤੌੜ ਕੀ ਬਾਤ ਚਿਤਾਰੀ। ਚਿਤੌੜ ਗੱਲ ਕਿਹੜਾ ਫਤਿਹ ਨਹੀਂ ਹੁੰਦਾ ਸੀ, ਮਹਾਰਾਜ ਨੇ ਬਚਨ ਕੀਤਾ ਸੀ ਵੀ ਕੜ ਟੁੱਟੇ ਤੋਂ ਨਾਲ ਹੀ ਫਤਿਹ ਹੋ ਜਾਏ, ਦੋਵੇਂ ਸਮੇਂ ਇੱਕੋ ਹੀ ਹੈ ਸਮਾਂ ਇਹਨਾਂ ਦੇ ਟੁੱਟਣ ਦਾ। ਉਹ ਗੱਲ ਚੇਤੇ ਕੀਤੀ ਹੈ, ਧਾਰ ਪ੍ਰਤੀਤ ਦਰਸ਼ਨ ਕੋ ਚਾਹਿਓ। ਇਸ ਕਰਕੇ ਪ੍ਰਤੀਤ ਯਕੀਨ ਧਾਰ ਕੇ, ਭਰੋਸਾ ਧਾਰ ਕੇ ਦਰਸ਼ਨ ਕਰਨਾ ਚਾਹਿਆ ਹੈ। ਉੱਤਮ ਲੀਨ ਉਪਾਇਨ ਪਾਹਿਓ, ਕਿ ਆਪਣੇ ਪਾਸ ਜਿਹੜੀਆਂ ਚੰਗੀਆਂ ਉੱਤੋਂ ਉੱਤੋਂ ਮਹਾਨ ਭੇਟਾਂ ਲੈ ਲਈਆਂ ਹਨ। ਸੁਧ ਦੇਵੈ ਹਿਤ ਪਠਿਓ ਮੁਸਾਹਿਬ, ਇਸ ਤਰ੍ਹਾਂ ਕਹਿੰਦੇ ਵੀ ਆਪਣੀ ਜਿਹੜੀ ਖਬਰਸਾਰ ਆਉਣ ਦੀ ਦੇਣ ਵਾਸਤੇ ਇੱਕ ਅਹਿਲਕਾਰ ਨੂੰ ਭੇਜ ਦਿੱਤਾ ਹੈ। ਤੀਰ ਬਾਪਿਕਾ ਬੈਠੇ ਸਾਹਿਬ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਬੋਲੀ ਸਾਹਿਬ ਦੇ ਬਿਲਕੁਲ ਨੇੜੇ ਕੋਲ ਹੀ ਬੈਠੇ ਸੀ, ਜਿਸੇ ਅੱਜ ਕੱਲ੍ਹ ਗੁਰਦੁਆਰਾ ਸਭਾਏ ਮਾਨ ਹੈ। ਬੱਲੂ ਬੋਲੇ ਬੰਦਤ ਹਾਥ, ਉਸ ਵੇਲੇ ਜਿਹੜਾ ਬੱਲੂ ਸੇਵਕ ਸੀ ਦੋਵੇਂ ਹੱਥ ਜੋੜ ਕੇ ਬੋਲਿਆ ਹੈ, ਪਾਤਸ਼ਾਹ ਇਹੋ ਦਿੱਲੀ ਨਾਥ। ਇਹ ਗੁਰੂ ਅਮਰਦਾਸ ਸਾਹਿਬ ਜੀ ਇਹ ਦਿੱਲੀ ਦਾ ਮਾਲਕ ਹੈ ਪਾਤਸ਼ਾਹ ਜੀ, ਦਰਸ਼ਨ ਕੋ ਆਵਤ ਧਰ ਪਾਊ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦਿੱਲੀ ਦਾ ਮਾਲਕ ਹੈ, ਮਹਾਰਾਜ ਦਰਸ਼ਨ ਦਾ ਬੜਾ ਪ੍ਰੇਮ ਧਾਰ ਕੇ ਦਰਸ਼ਨ ਕਰਨ ਲਈ ਆ ਰਿਹਾ ਹੈ। ਚਾਹੀਏ ਪਾਵੰਡੇ ਇਸ ਅਗਵਾਉਂ, ਜਿਸ ਕਰਕੇ ਗੁਰੂ ਘੱਲੋਂ ਵੀ ਇਹਦਾ ਸਤਿਕਾਰ ਹੋਣਾ ਚਾਹੀਦਾ, ਇਹਦੇ ਅੱਗੇ ਅੱਗੇ ਮਾਰਾ ਪਾਵੰਡੇ ਪੈਣੇ ਚਾਹੀਦੇ ਹੈ, ਟੇਕਿਆ ਹੋਇਆ ਬਸਤਰ ਵਿਛਾਉਣਾ ਚਾਹੀਦਾ ਹੈ। ਇਮ ਕਹਿ ਆਇਸ ਲੈ ਉਤਲਾਇਵ, ਇਸ ਤਰ੍ਹਾਂ ਕਹਿੰਦੇ ਆਗਿਆ ਲੈ ਕੇ ਬੜੀ ਛੇਤੀ ਹੀ। ਰੁਚਿਰ ਪਟੰਬਰ ਬਹੁ ਮੰਗ, ਸੋਹਣਾ ਜਿਹੜਾ ਪਟੰਬਰ ਰੇਸ਼ਮੀ ਬਸਤਰ ਹੈ ਉਹ ਮੰਗਵਾ ਲਿਆ ਬਹੁਤ ਥਾਨਾਂ ਦੇ ਥਾਨ। ਚੱਲਿਓ ਸਿਵਰ ਤੇ ਅਕਬਰ ਸ਼ਾਹੂ, ਇੱਧਰ ਜਿਹੜਾ ਅਕਬਰ ਪਾਤਸ਼ਾਹ ਆਪਣੇ ਜਿੱਥੇ ਟੇੜਾ ਲਾਇਆ ਤੰਬੂ ਲਾਇਆ ਸੀ ਉੱਥੋਂ ਤਿਆਰ ਹੋ ਕੇ ਚੱਲਿਆ ਸਤਿਗੁਰੂ ਦੇ ਦਰਸ਼ਨ ਕਰਨ ਲਈ। ਅਸਵਾਰੀ ਤਜ ਆਦਿਕ ਬਾਹੂ, ਜਿੰਨੀਆਂ ਅਸਵਾਰੀਆਂ ਹੈ ਨਾ, ਘੋੜੇ ਦੀ ਹੈ, ਹਾਥੀ ਦੀ ਹੈ, ਸੁਖਪਾਲਕੀ ਦੀ ਹੈ, ਸਭ ਇਹਨੇ ਛੱਡ ਦਿੱਤੀਆਂ ਹਨ। ਤੇਹਤੇ ਕਰੇ ਪਾਵੰਡੇ ਪਾਵਨ, ਇੱਧਰ ਭਾਈ ਬੱਲੂ ਜੀ ਨੇ ਜਦੋਂ ਇਹ ਚੱਲਿਆ ਉੱਥੋਂ ਹੀ ਕਹਿੰਦੇ ਜਿਹੜੇ ਪਾਵੜੇ ਜੇ ਪਾਉਣਾ ਕੀਤੇ ਆ, ਜਾਣੀ ਉਹ ਟਿੱਕੇ ਹੋਏ ਬਸਤਰ ਜਾਂ ਵਿਛਾਉਣਾ ਕੀਤਾ। ਪਿਛਲੇ ਸਮੇਂ ਜਦੋਂ ਬਰਾਤ ਬਰੂਦ ਜੀ ਆਉਂਦੀ ਹੁੰਦੀ ਸੀ ਮਾਤਰ ਦੇਖਦੇ ਹੁੰਦੇ, ਉਦੋਂ ਮੂਹਰੇ ਉਹਨੂੰ ਅੱਗੇ ਵੀ ਪੌਂਡੇ ਪਾਉਂਦੇ ਹੁੰਦੇ ਸੀ, ਠੇਕੇ ਜਾਂ ਬਸਤਰ ਵਿਛਾਉਂਦੇ ਆਉਂਦੇ ਸੀ, ਉਹਦੇ 'ਤੇ ਜਾਂਜੀ ਬਰਾਤੀ ਤੁਰੇ ਆਉਂਦੇ ਹੁੰਦੇ ਸੀ। ਇਸ ਤਰ੍ਹਾਂ ਕੋਈ ਚੰਗਾ ਸਾਧੂ ਸੰਤ ਆ ਜਾਣਾ ਅਤੇ ਉਹਦੇ ਅੱਗੇ ਅੱਗੇ ਵੀ ਆ ਭਾਂਬੜੇ ਵਿਛਾਉਂਦੇ ਹੁੰਦੇ ਲੋਕ, ਜਿਵੇਂ ਬਾਬਾ ਆਨੰਦ ਸਿੰਘ ਜੀ ਕਈ ਵਾਰੀ ਆਉਂਦੇ ਹੁੰਦੇ ਸੀ ਇੱਥੇ। ਇੱਕ ਵਾਰੀ ਮਾਤਰ ਨੇ ਇੱਥੇ ਉਹ ਚੁਗਾਨ ਦੇ ਵਿੱਚ ਆਏ ਸੀ ਕਪੂਰਾ ਪੱਤੀ, ਇੱਥੇ ਜ਼ਿਆਦਾ ਇਹ ਚੌੜਾ ਜਿਹਾ ਸਥਾਨ ਸੀ, ਇੱਥੇ ਆਉਂਦੇ ਹੁੰਦੇ ਸੀ, ਦੀਵਾਨ ਜਿਹਾ ਲਾਉਂਦੇ ਸੀ, ਬੜੇ ਜੀ ਸੁਰਤ ਹੈ। ਉਦੋਂ ਵੀ ਉਹ ਜਿਹੜੇ ਲੋਕ ਸੀ ਬਿਰਧ, ਉਹ ਇਸ ਤਰ੍ਹਾਂ ਉਹਨਾਂ ਦੇ ਅੱਗੇ ਕੱਪੜਾ ਜਿਹਾ ਵਿਛਾਉਂਦੇ ਆਉਂਦੇ ਸੀ, ਮਾਤਰ ਨੇ ਦੇਖੇ। ਅੱਜ ਕੱਲ੍ਹ ਉਮਰ ਜ਼ਿਆਦਾ ਜੀ ਖਤਮ ਹੋ ਗਈ ਹੈ, ਉਹ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਵੀ ਸਤਿਕਾਰ ਵਜੋਂ ਇੱਕ ਠੇਕੇ ਹੋਇਆ ਬਸਤਰ ਜਿਹਾ ਵਿਛਾਇਆ ਜਾਂਦਾ ਸੀ, ਉੱਥੇ ਹੀ ਕਹਿੰਦੇ ਉਹ ਠੇਕਿਆ ਹੋਇਆ ਬਸਤਰ ਜਿਹਾ ਸੋਹਣਾ ਵਿਛਾ ਦਿੱਤਾ। ਵੱਲੂ ਸੇਵਕ ਨੇ ਮ੍ਰਿਦੁਲ ਪਟੰਬਰ ਹਿਤ ਸੁਖ ਪਾਵਨ, ਇਸ ਤਰ੍ਹਾਂ ਵੀ ਕੋਮਲ ਰੇਸ਼ਮੀ ਬਸਤਰ ਹੈ ਵੀ ਇਹ ਸੁਖ ਪਾਵੇ, ਕਿਉਂਕਿ ਨੰਗੇ ਪੈਰੀ ਆ ਰਿਹਾ ਵੀ ਕੱਪੜੇ ਤੇ ਚੱਲਦਾ ਕੋਈ ਇਹਨੂੰ ਤਕਲੀਫ ਨਾ ਹੋਵੇ। ਸੁਭ ਮਤ ਸਾਹੋ ਬਿਲੋਕਨ ਕਰਿਓ, ਕਹਿੰਦੇ ਅਕਬਰ ਬਾਦਸ਼ਾਹ ਬੜਾ ਚੰਗੀ ਅਕਲ ਬੁੱਧ ਵਾਲਾ ਸੀ, ਜਦੋਂ ਉਹਨੇ ਠੇਕਿਆ ਹੋਇਆ ਕੱਪੜਾ ਜਾ ਵਿਛਿਆ ਹੋਇਆ ਦੇਖਿਆ ਹੈ। ਉਪਰ ਪਾਵ ਨਾ ਤਿਸ ਤੇ ਕੇ ਧਰਿਓ, ਉਹ ਕਹਿੰਦੇ ਕੱਪੜੇ ਦੇ ਉੱਪਰ ਬਿਲਕੁਲ ਇਹਨੇ ਪੈਰ ਨਹੀਂ ਰੱਖਿਆ ਹੈ। ਨਿਜ ਘਰ ਤੇ ਉਠਾਏ ਨਿਰਵਾਰੇ, ਆਪਣੇ ਹੱਥਾਂ ਨਾਲ ਹੀ ਉਹ ਜਿਹੜੇ ਕੱਪੜੇ ਜੇ ਪੌਂਡੇ ਜੇ ਵਿਛਾਏ ਹੋਏ ਸੀ ਉਹ ਉਠਾ ਕੇ ਚੁੱਕ ਕੇ ਦੂਰ ਕਰ ਦਿੱਤੇ, ਪਰੇ ਕਰ ਦਿੱਤੇ। ਪੰਗਨ ਨਮਰਤਾ ਤਾਰੇ, ਕਹਿੰਦੇ ਨੰਗੇ ਪੈਰੀ ਜੁੱਤਾ ਲਾ ਕੇ ਤੇ ਫਿਰ ਸਤਿਗੁਰੂ ਦੀ ਤਰਫ ਨੂੰ ਇਹ ਚੱਲਿਆ ਹੈ। ਸ੍ਰੀ ਗੁਰ ਕੇ ਸਮੀਪ ਚੱਲ ਆਇਵ, ਇਸ ਤਰ੍ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿੰਦੇ ਨੰਗੇ ਪੈਰੀ ਚੱਲ ਕੇ ਆਇਆ। ਅੱਜ ਕੱਲ੍ਹ ਦੇ ਹੁਣ ਕਹਿੰਦੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਜਾਂਦਿਆਂ ਹੋਇਆਂ ਮੜੀਆਂ ਜੀਆਂ ਚੱਪਲਾਂ ਪਾਉਣ ਲਈ ਦੇ ਦਿਓ ਜੀ, ਕਹਿ ਦਿਓ ਜੀ, ਕਿਉਂਕਿ ਔਖੇ ਹੁੰਦੇ ਹੈ, ਆਹ ਹੁੰਦੇ ਹੈ, ਜੋ ਹੁੰਦੇ ਅਤੇ ਗੁਰੂ ਕਾਂਸ਼ੀ ਦਮਨਮਾ ਸਾਹਿਬ ਚਿੱਠ ਜੀ ਲਿਖ ਕੇ ਭੇਜੇ, ਕਹਿੰਦਾ ਜੀ ਜੇ ਕੋਈ ਜੰਗਲ ਜੁੰਗਲ ਦੇ ਵੀ ਜਾਣਾ ਪੈ ਜਾਵੇ ਜਿੱਥੇ ਬਹੁਤੇ ਕੱਕੰਡੇ ਹੋਣ, ਜਾਂ ਕਹਿੰਦੇ ਗੱਡੀ ਦੀ ਲਾਈਨ ਦੇ ਉੱਪਰ ਦੀ ਗੁਰੂ ਮਹਾਰਾਜ ਸਰੂਪ ਲਿਜਾਣਾ, ਫਿਰ ਤਾਂ ਜੋੜਾ ਪਾ ਲੈਣਾ ਚਾਹੀਦਾ। ਯਾਨੀ ਇਹੋ ਜਿਹੀਆਂ ਕੁਤੁੱਤਾਂ, ਮੈਂ ਕਿਹਾ ਵੀ ਜੇ ਗੁਰੂ ਮਹਾਰਾਜ ਸਰੂਪ ਲਿਜਾਣਾ ਹੈ ਵੀ ਕੰਡਿਆਂ ਦੇ ਵਿੱਚ ਜੀ ਲਿਜਾਣਾ, ਬਾਟ ਦੇ ਵਿੱਚ ਹੀ ਲਿਜਾਣਾ, ਕੋਈ ਮਾੜਾ ਮੋਟਾ ਇੱਥੇ ਆ ਜਾਵੇ ਮੰਤਰੀ ਜੰਤਰੀ ਦਾ, ਉਹਦੇ ਵਾਸਤੇ ਤਾਂ ਵੀ ਕੁਛ ਕਰਦੇ ਹਾਂ, ਕਲੀਆਂ ਸੈੱਟ ਸਫਾਈਆਂ ਕਰ, ਅਤੇ ਤੁਹਾਡੇ ਹੱਥ ਟੁੱਟੇ ਆ ਵੀ ਗੁਰੂ ਮਹਾਰਾਜ ਦੇ ਸਰੂਪ ਵਾਸਤੇ ਤੁਸੀਂ ਇੰਨਾ ਨਹੀਂ ਝਾੜੂ ਬਾੜੂ ਨਹੀਂ ਦੇ ਸਕਦੇ, ਕੁਛ ਨਹੀਂ ਕਰ ਸਕਦੇ, ਮਰ ਗਏ ਤੁਸੀਂ। ਉਹ ਮਾੜਾ ਮੋਟਾ ਜਿਹਾ ਆ ਜਾਵੇ ਉਹਦੇ ਪਾਸੇ ਭਜੇ ਫਿਰਦੇ ਹੈ, ਅਤੇ ਇੱਥੇ ਜੋ ਚਵਰ ਛਤਰ ਦੇ ਤਖ਼ਤ ਦੇ ਮਾਲਕ ਹੈ ਉਹ ਆਉਣ ਜਾਣ ਹੋਣ ਅਤੇ ਉਹਨਾਂ ਵਾਸਤੇ ਤੁਹਾਡੇ ਕੁਛ 'ਤੇ ਕੁਛ ਨਹੀਂ ਹੈਗਾ ਹੈ। ਗੱਡੀ ਦੀ ਲੈਣ 'ਤੇ ਤੁਸੀਂ ਲਿਜਾਣਾ ਗੁਰੂ ਮਹਾਰਾਜ ਨੂੰ, ਹੋਰ ਸਵਾਰੀਆਂ ਹੈ ਨਹੀਂ ਤੁਹਾਡੇ ਕੋਲ, ਆਹ ਮਰੂਤੀਆਂ ਹੈਗੀਆਂ, ਬਥੇਰੀਆਂ ਹੈਗੀਆਂ, ਟਰੈਕਟਰ ਘਰੇ ਖੜ੍ਹੇ ਹੈ, ਇੱਥੇ ਨਹੀਂ ਹੈ। ਉੱਥੇ ਸਤਿਕਾਰ ਨਾਲ ਗੁਰੂ ਮਹਾਰਾਜ ਦਾ ਇਸ ਤਰ੍ਹਾਂ ਦੀ ਸਵਾਰੀ ਨਾਲ ਹੀ ਲੈ ਜਾਓ। ਇਸ ਤਰ੍ਹਾਂ ਜਾਣੀ ਜਿਹੜੇ ਲੋਕ ਹੈ ਨਾ ਜਿਹਨਾਂ ਦੇ ਅੰਦਰ ਗੁਰੂ ਲਈ ਸ਼ਰਧਾ ਹੈ ਨਹੀਂ, ਫਿਰ ਉਹ ਕਹਿੰਦੇ ਨਹੀਂ ਜੀ ਜਦੋਂ ਐਸਾ ਹੋ ਜਾਏ ਐਮਰਜੈਂਸੀ ਵਿੱਚ ਉਦੋਂ ਕੋਈ ਜੁੱਤਾ ਜੁੱਤਾ ਪਾ ਲੈਣਾ ਚਾਹੀਦਾ। ਜਿਵੇਂ ਆ ਕਮੇਟੀ ਵਾਲੇ ਆ, ਹੁਣ ਉਹ ਜਦੋਂ ਨਗਰ ਕੀਰਤਨ ਹੋਏਗਾ ਪੰਜ ਪਿਆਰਿਆਂ ਵੱਲ ਨਹੀਂ ਦੇਖੋ, ਉਹ ਨਿਸ਼ਾਨ ਸਾਹਿਬ ਵਾਲਿਆਂ ਵੱਲ ਨਹੀਂ ਦੇਖੋ, ਕੋਈ ਨੰਗੇ ਪੈਰੀਆਂ ਬੂਟ ਪਾਟ ਪੂਰੇ ਕਸੇ ਹੁੰਦੇ ਹੈ। ਇੱਥੇ ਹੁਣ ਦੇਖ ਲਓ ਵੀ ਇੱਕ ਮੁਸਲਮਾਨ ਹੈ ਅਕਬਰ ਪਾਤਸ਼ਾਹ ਹੈ ਅਤੇ ਉਹ ਨੰਗੇ ਪੈਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਗਿਆ ਹੈ, ਅਤੇ ਅਸੀਂ ਕਹਾਉਂਦੇ ਸਿੱਖ ਕਿੱਥੇ ਉਹ ਅਤੇ ਕਿੱਥੇ ਇਹ। ਇਸ ਕਰਕੇ ਜਾਣੀ ਹੁਣ ਅਸੀਂ ਸਾਡੇ ਤਾਂ ਜਮਾਂ ਹੀ ਮਾਪੇ ਮਰ ਗਏ, ਅਸੀਂ ਤਾਂ ਬਿਲਕੁਲ ਹੀ ਮੁਸਲਿਆਂ ਨਾਲੋਂ ਵੀ ਗਾਂਹ ਲੰਘ ਚੱਲੇ ਵੀ ਸਾਨੂੰ ਆ ਜੁੱਤਾ ਲਾਉਣਾ ਵੀ ਔਖਾ ਹੋਇਆ ਪਿਆ, ਇਹ ਵੀ ਚੱਪਣਾ ਚੁੱਪਣਾ ਦਿਓ ਜੀ, ਉਹ ਕੁਛ ਕਰੋ ਜੀ। ਉਹ ਜਦੋਂ ਮਾਤਰ ਤੋਂ ਮਾਤਰ ਫਿਰ ਇਹੋ ਜਿਹਾ ਕੁਛ ਕਹਿੰਦਾ, ਫਿਰ ਕਹਿੰਦੇ ਇਹ ਗਿਆਨੀ ਬੜਾ ਸਖਤ ਹੈ, ਇਹਦੀ ਮਰਜ਼ਾਦਾ ਬੜੀ, ਵੀ ਮੇਰੀ ਤਾਂ ਨਹੀਂ ਮਰਜ਼ਾਦਾ, ਮਰਜ਼ਾਦਾ ਤਾਂ ਸਤਿਗੁਰੂ ਦੀ ਹੈ, ਰੱਖਣੀ ਅਸੀਂ ਸਿੱਖਾਂ ਨੇ, ਹੋਰ ਇਸਾਈਆਂ ਨੇ ਰੱਖਣੀ, ਜੈਨੀਆਂ ਨੇ ਰੱਖਣੀ, ਹਿੰਦੂਆਂ ਨੇ ਰੱਖਣੀ, ਮੁਸਲਮਾਨਾਂ ਸਿੱਖਾਂ ਨੇ ਰੱਖਣੀ ਹੈ। ਹੁਣ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਓ, ਵੀ ਠੰਡ ਦੀ ਮੌਸਮ ਹੁੰਦੀ ਹੈ, ਗਰਮੀ ਦੀ ਮੌਸਮ ਹੁੰਦੀ ਹੈ, ਉੱਥੇ ਕਿਸੇ ਪਾਲਕੀ ਦੇ ਨਾਲ ਜਦੋਂ ਸਰੂਪ ਜਾਂਦਾ ਹੈ, ਕਿਸੇ ਦੇ ਪਾਇਆ ਹੁੰਦਾ ਜੁੱਤਾ, ਕੋਈ ਚੱਪਲ ਪਾਈ ਹੁੰਦੀ ਹੈ, ਕੋਈ ਮਾੜੀ ਮੋਟੀ ਕਿਸੇ ਦੇ ਜਰਾਬ ਪਾਈ ਹੁੰਦੀ, ਦੇਖੋ ਤੁਸੀਂ ਉਹ ਸਾਰਾ ਕੁਝ। ਕਹਿੰਦੇ ਵੀ ਜੇ ਮਹਾਰਾਜ ਦੀ ਸੇਵਾ ਤੂੰ ਕਰਨੀ ਹੈ ਫਿਰ ਤਾਂ ਤੈਨੂੰ ਨੰਗੇ ਪੈਰੀ ਨਾਲ ਜਾਣਾ ਪਊਗਾ। ਤੇ ਜਾਂਦੇ ਆ, ਭਾਵੇਂ ਕਿੰਨੀ ਬਰਫ਼ ਪੈਂਦੀ, ਠੰਡ ਪੈਂਦੀ, ਪੋਹ ਦੇ ਮਹੀਨੇ ਦੇਖੋ ਜਾ ਕੇ, ਹੁਣ ਵੀ ਤੁਸੀਂ ਸਾਰੇ ਉਵੇਂ ਸੇਵਾ ਕਰਦੇ ਨੰਗੇ ਪੈਰੀ। ਅਤੇ ਇੱਥੇ 2 ਮਿੰਟ ਕਿਤੇ ਲੱਗਣੇ ਹੋਣ ਤਾਂ 20 ਗੱਲਾਂ ਕਰਦੇ ਨੇ, ਐ ਨਹੀਂ ਜੀ, ਉਹ ਨਹੀਂ ਜੀ, ਕੀ ਹੁੰਦਾ ਜੀ, ਅੰਦਰ ਮਨ 'ਚ ਸਤਿਕਾਰ ਚਾਹੀਦਾ। ਫਿਰ ਤਾਂ ਵੀ ਤੁਸੀਂ ਜੁੱਤੀ ਚੱਕ ਕੇ ਸਿਰ 'ਤੇ ਰੱਖ ਜਾਓ, ਅੰਦਰ ਸਤਿਕਾਰ ਚਾਹੀਦਾ। ਜਿਵੇਂ ਭਾਵੇਂ ਸਾਰਾ ਕੁਛ ਹੀ ਮਹਾਰਾਜ ਕੋਲ ਰੱਖਦੇ ਹੋ, ਤੁਸੀਂ ਗਾਲਾਂ ਮੁੰਡਾ ਚੰਗਾ ਵਾਦਾ ਕਹਿ ਰਿਹਾ ਕਰੋ ਜੀ, ਮਹਾਰਾਜ ਅੰਦਰ ਸਤਿਕਾਰ ਚਾਹੀਦਾ, ਭਾਵੇਂ ਮਹਾਰਾਜ ਕੋਲ ਭਾਵੇਂ ਜੁੱਤੇ ਪਏ ਰਹਿਣ, ਅਸੀਂ ਨੰਗੇ ਸਿਰ ਬੈਠੀ ਰਹੀਏ। ਅਤੇ ਅੰਦਰ ਸਤਿਕਾਰ ਹੋਊਗਾ ਨਾ ਮਨ ਦੇ, ਅਤੇ ਬਾਹਰ ਸਤਿਕਾਰ ਆਪੇ ਹੀ ਸਾਰੀ ਉਹ ਕਿਰਿਆ ਉਹ ਸਤਿਕਾਰ ਵਾਲੀ ਹੋ ਜਾਣੀ। ਜੇ ਅੰਦਰ ਹੈ ਨਹੀਂ ਤਾਂ ਬਾਹਰ ਕੁਝ ਨਹੀਂ ਹੋਣਾ ਹੈ। ਇਹ ਤਾਂ ਜੋ ਜੀ ਹੋਏ ਸੋ ਉਗਵੈ ਮੋਹ ਕਾਕਿਆ ਵਾਓ, ਕਿ ਜੋ ਜੀ ਅੰਦਰ ਹਿਰਦੇ ਵਿੱਚ ਮਨੁੱਖ ਦੇ ਹੁੰਦਾ ਨਾ, ਉਹ ਕਹਿੰਦੇ ਪ੍ਰਗਟ ਹੁੰਦਾ ਜਵਾਨ ਰਾਹੀਂ ਅਤੇ ਕਿਰਿਆ ਰਾਹੀਂ। ਨਿਰੀ ਜਵਾਨ ਨਾਲ ਮੂੰਹ ਕਮੁੱਲਣਾ ਇਹ ਤਾਂ ਹਵਾ ਦੇ ਵਾਨ ਐਵੇਂ ਵਿਅਰਥ। ਵੀ ਅੰਦਰ ਸਤਿਕਾਰ ਚਾਹੀਦਾ ਮਹਾਰਾਜ ਦਾ ਪਿਆ ਦੋ, ਜਿਵੇਂ ਅਖਬਾਰਾਂ ਵਾਲੇ ਵੀ ਇਹ ਕੁਛ ਕਰੀ ਜਾਂਦੇ, ਇਹ ਰੇਸ਼ਮੀ ਵਸਤਰਾਂ ਵਿੱਚ ਮਾਰਨ ਲਪੇਟ ਕੇ ਕੀ ਰੱਖਣ ਦੀ ਲੋੜ ਹੈ, ਇਹ ਗੁਰੂ ਗ੍ਰੰਥ ਸਾਹਿਬ ਨੂੰ AC ਲਾਉਣ ਦੀ ਕੀ ਲੋੜ ਹੈ ਜੀ, ਇਉਂ ਕਰਨ ਦੀ ਕੀ ਲੋੜ ਹੈ। ਵੀ ਤੁਸੀਂ 100-100 ਕੁਛ ਪਾਈ ਫਿਰਦੇ ਹੈ, ਕਿੰਨੇ ਕੱਪੜੇ ਪਾਏ ਤੁਸੀਂ, ਫਿਰ ਉਹ ਕਿਉਂ ਭਲਾ ਲੱਗੇ, ਲਾ ਕੇ ਤੁਹਾਨੂੰ ਪਤਾ ਲੱਗੇ। ਇਹ ਜਿਉਂ ਘੰਟਾ ਘੰਟਾ ਪੱਗ ਬੰਨਣ 'ਤੇ ਲਾਉਣੇ ਆ, ਅਤੇ ਗੁਰੂ ਮਹਾਰਾਜ ਦੇ ਕੋਲ ਉੱਤੇ ਤੁਹਾਨੂੰ ਰੁਮਾਲਾ ਵੀ ਅੱਗ ਲੱਗਦਾ ਮੱਚਦਾ ਹੈ, ਕਿਉਂ ਕਹਿੰਦੇ ਕੋਈ ਲੋੜ ਹੀ ਨਹੀਂ ਹੈਗੀ। ਇਹੋ ਸਤਿਕਾਰ ਚਾਹੀਦਾ ਅੰਦਰੋਂ, ਜਿਹੜੇ ਰੁਮਾਲਿਆਂ ਨਾਲ ਨਹੀਂ ਹੁੰਦਾ ਹੈ, ਐਂ ਹੁੰਦਾ ਜੇ ਨਾਲ ਸਾਰੇ ਮਹਾਰਾਜ ਦੇ ਲਾਹ ਦੀਏ ਉਹੀ ਰੱਖ ਦਈਏ, ਇਹ ਬਹੁਤ ਵਧੀਆ ਸਤਿਕਾਰ ਹੈ। ਇਹੋ ਜਿਹੀਆਂ ਜਿਹੜੀਆਂ ਪ੍ਰਚਾਰ ਵਾਲੀਆਂ ਗੱਲਾਂ ਬਾਤਾਂ, ਇਹਨੂੰ ਸੁਣ ਸੁਣਾ ਕੇ ਅਸੀਂ ਵੀ ਗੁੰਮਰਾਹ ਹੋਈ ਜਾਂਦੇ। ਕਹਿੰਦੇ ਨਹੀਂ ਜੀ, ਐਸਾ ਨਹੀਂ ਆ, ਪੰਥ ਪ੍ਰੀਤ ਰੋਦ ਪਿੱਟੀ ਜਾਂਦਾ ਇਹ ਕਰਦਾ, ਕਹਿੰਦੇ ਗੁਰਮਤਿ ਦਾ ਪ੍ਰਚਾਰ ਆ ਸਾਰਾ ਹੀ, ਉਲਟ ਵੀ ਗੁਰੂ ਮਹਾਰਾਜ ਦਾ ਕੋਈ ਨਹੀਂ, ਪੱਖੇ ਨਹੀਂ ਲਾਉਣ ਦੀ ਲੋੜ, ਕੋਈ AC ਲਾਉਣ ਦੀ ਲੋੜ ਨਹੀਂ, ਰੁਮਾਲਿਆਂ 'ਚ ਲੇਟਣ ਦੀ ਲੋੜ ਨਹੀਂ। ਇਹ ਤਾਂ ਫਿਰ ਕੱਲ੍ਹ ਨੂੰ ਕਹੋ ਵੀ ਗੁਰੂ ਮਹਾਰਾਜ ਦੀ ਨਾਲ 5 ਸਿੰਘਾਂ ਦੀ ਵੀ ਲੋੜ ਨਹੀਂ ਹੈ, ਤਾਂ ਫਿਰ ਗ੍ਰੰਥੀ ਆਉਂਦਾ ਹੀ ਹੈ ਵੀ ਉਹ ਤਾਂ ਰਕਸ਼ਿਆਂ 'ਤੇ ਵੀ ਚੁੱਕਣ ਨੂੰ ਤਿਆਰ ਹੈ, ਚੱਕੀ ਵੀ ਜਾਂਦੇ ਕਈ, ਅਤੇ ਉੱਥੇ ਫਿਰ ਕਿਉਂ ਰੌਲਾ ਪਾਉਂਦੇ ਹੈ। ਫਿਰ ਕਹਿੰਦੇ ਬਰਜਾਦਾ ਨਹੀਂ ਰੱਖਦੇ ਆਪੇ, ਤੁਸੀਂ ਕਹਿੰਦੇ ਕੋਈ ਲੋੜ ਨਹੀਂ, ਅੰਦਰ ਸਤਿਕਾਰ ਚਾਹੀਦਾ। ਦੂਜੇ ਪਾਸੇ ਜਦੋਂ ਕੋਈ ਇਹੋ ਜਿਹਾ ਕਰਦਾ ਫਿਰ ਉਹਨੂੰ ਕਹਿੰਦੇ ਤੂੰ ਬਿਰਜਾਦਾ ਤੋਂ ਰਹਿਤ ਹੁੰਦਾ ਹੈ। ਇਸ ਕਰਕੇ ਜਿਹੜਾ ਇਹ ਇਤਿਹਾਸ ਸੁਣੀਏ ਅਤੇ ਇਹਦੇ ਵਿੱਚੋਂ ਤਾਂ ਵੀ ਸਤਿਕਾਰ ਕਿਵੇਂ ਕਰੀਦਾ, ਜਿਵੇਂ ਅਕਬਰ ਪਾਤਸ਼ਾਹ ਨੰਗੇ ਪੈਰੀਂ ਆ ਰਿਹਾ ਗੁਰੂ ਕੋਲ, ਇਸ ਤਰ੍ਹਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਚਰਨ ਧੋ ਕੇ ਨੰਗੇ ਪੈਰੀਂ ਜਰਾਬਾਂ ਜਰੂਬਾਂ ਲਾਹ ਕੇ ਹੀ ਆਉਣਾ ਚਾਹੀਦਾ ਹੈ। ਇਹ ਕੋਈ ਆਪਣੀ ਮਨਮਰਜ਼ੀ ਨਹੀਂ ਹੈ, ਇਹ ਤਾਂ ਗੁਰੂ ਕੀ ਮਰਜ਼ਾਦਾ ਹੈ। ਉਹ ਸਿੱਖ ਅਤੇ ਹੋਰ ਦੁਨੀਆਂ ਦੇ ਲੋਕ ਕਰਦੇ ਰਹਿੰਦੇ, ਜਿਹੜਾ ਕਰੇਗਾ ਉਹ ਗੁਰੂ ਕੋਲੋਂ ਸਭ ਕੁਛ ਲੈ ਲਏਗਾ। ਜਿਹੜਾ ਵੀ ਇਉਂ ਕਰੇਗਾ ਫਿਰ ਹੀ ਪਜਾਮਾ ਪਜੂਮਾ ਪਿੱਟਾਂ ਪੁੱਟਾਂ ਵਾਲੇ ਬੜੇ ਔਖੇ ਹੋਏ ਪਏ, ਕਹਿੰਦੇ ਕਿਉਂ ਲਾਉਂਦੇ। ਮੈਂ ਵੀ ਜਦੋਂ ਅੰਮ੍ਰਿਤ ਛਕਾਉਂਦੇ 5 ਪਿਆਰੇ ਉਦੋਂ ਤੁਸੀਂ ਦੇਖਿਆ ਕਰੋ, ਉਹਨਾਂ ਦੇ ਪੈਂਟ ਪਾਈ ਹੁੰਦੀ ਕਿ ਸੁੱਥੂ ਪਾਇਆ ਹੁੰਦਾ, ਨਾਲੇ ਉਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ ਅਜੇ ਪਾਸੇ ਬੈਠ ਕੇ ਅੰਮ੍ਰਿਤ ਛਕਾਉਣਾ ਹੁੰਦਾ, ਤਿਆਰ ਕਰਨਾ ਹੁੰਦਾ, ਉਹਨਾਂ ਦਾ ਕੋਈ ਸੁੱਥੂ ਲਾਇਆ ਹੁੰਦਾ ਹੈ। ਜੇ ਕੋਈ ਮਰਜ਼ਾਦਾ ਹੈ ਤਾਂ ਹੀ ਹੈ, ਵੀ ਉਹ ਸਾਰੇ ਵੇਖ ਲੈਣ ਕੇਸਰੀ ਰੰਗ ਦੇ ਵਸਤਰ ਪਹਿਨਦੇ, ਬਾਕੀ ਨਹੀਂ ਪਹਿਨਦੇ, ਅਤੇ ਕੋਈ ਉਹਨਾਂ ਦੇ ਸੁੱਥੂ ਸਾਥੂ ਨਹੀਂ ਪਾਇਆ ਹੁੰਦਾ, ਪੈਂਟ ਨਹੀਂ ਪਾਈ ਹੁੰਦੀ। ਹਰ ਇੱਕ ਜਿਹੜਾ ਅੰਮ੍ਰਿਤ ਛਕਾਉਣ ਲੱਗੇਗਾ 5 ਪਿਆਰਿਆਂ ਨੂੰ, ਉਹਨੂੰ ਪੈਂਟ ਸੁੱਥੂ ਲਾਉਣਾ ਪਊਗਾ। ਕੇਵਲ ਕਸਹਿਰਾ ਹੋਏਗਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਾਉਣ ਸਮੇਂ, ਇਸ ਤਰ੍ਹਾਂ ਇਹ ਜਿਹੜੀ ਮਰਯਾਦਾ ਪਹਿਲਾਂ ਤੋਂ ਚਲੀ ਆਈ, ਨਿਹੰਗ ਸਿੰਘ ਉਹ ਮਰਯਾਦਾ ਨੂੰ ਕਾਇਮ ਰੱਖੀ ਬੈਠੇ ਆ, ਉਹ ਬਾਣਾ ਵੀ ਰੱਖੇ ਬੈਠੇ ਗੁਰੂ ਕਾ। ਬਾਕੀ ਸਾਡੇ ਕੋਲੋਂ ਬਾਣਾ ਵੀ ਗਿਆ ਅਤੇ ਮਰਯਾਦਾ ਵੀ ਗਈ। ਹੁਣ ਤਾਂ ਅਸੀਂ ਮਨ ਮਰਜ਼ੀ ਦੇ ਸਿੱਖ ਸੇਵਕ ਬਣਨੇ ਹੈ। ਧੰਨ ਸਤਿਗੁਰੂ ਅਮਰਦਾਸ, ਧੰਨ ਉਹਨਾਂ ਦੀ ਹਜ਼ੂਰੀ ਵਿੱਚ ਆਉਣ ਵਾਲਾ ਪਾਤਸ਼ਾਹ ਜਿਹਦੇ ਅੰਦਰ ਐਸਾ ਪਿਆਰ ਵੈਗੁਰੂ ਲਈ। ਅੰਗ ਭੂਖਨ ਸੰਗ ਸੁਹਾਇਵ, ਜਿਹਦੇ ਕਹਿੰਦੇ ਅੰਗ ਜਿਹੜੇ ਗਹਿਣਿਆਂ ਦੇ ਨਾਲ ਬੜੇ ਚੰਗੇ ਸੋਭਨੀਕ ਹੋ ਰਹੇ, ਚੱਲਦਾ ਆ ਰਿਹਾ ਸ਼ਰਧਾ ਨਾਲ। ਜਾਤ ਰੂਪ ਕੇ ਜਰਤੀ ਕਰੇ, ਜਿਹੜੇ ਕਰੇ ਕੀ ਇਹ ਕੜੇ ਹਨ, ਉਹ ਜਾਤ ਰੂਪ ਦੇ ਹਨ, ਸੋਨੇ ਦੇ ਹਨ, ਜੜਤ ਕੀਤੇ ਹੋਏ। ਜਾਹਰ ਜੋਤ ਜਵਾਹਰ ਜਰੇ, ਇਹਨਾਂ ਕੜਿਆਂ ਵਿੱਚ ਜਵਾਹਰ ਆਦਿਕ ਜੜਤ ਕੀਤੇ ਹੈ, ਉਹਨਾਂ ਦੀ ਜੋਤ ਕੀ ਜਿਹੜੀ ਸ਼ੋਭਾ ਜਾਹਰ ਹੋ ਰਹੀ, ਪ੍ਰਗਟ ਹੋ ਰਹੀ ਹੈ। ਦਮਕਹ ਹੀਰਾ ਆਰ ਗਨ ਮੋਤੀ, ਹੋਰ ਜਿਹੜੇ ਕੋਈ ਮਿੱਤੇ ਤੇ ਹੀਰੇ ਉਹ ਦਮਕਾ ਮਾਰ ਰਹੇ ਹਨ। ਬਹੁ ਮੋਲੇ ਸ਼ੋਭਾ ਬੜ ਹੋਤੀ, ਬੜੇ ਮੁੱਲ ਦੇ ਆ ਉਹ ਗਹਿਣੇ ਪਾਏ, ਜਿਹਨਾਂ ਦੇ ਪਾਇਆ ਬੜੀ ਪਾਤਸ਼ਾਹ ਦੀ ਬੜੀ ਸ਼ੋਭਾ ਹੋ ਰਹੀ ਹੈ। ਸੁੰਦਰ ਸੂਖਮ ਬਸਤਰ ਸੁਹਾਵਤ, ਬੜਾ ਬਰੀਕ ਕਿਸਮ ਦਾ ਜਿਹੜਾ ਬਸਤਰ ਹੈ, ਉਹਦਾ ਕੱਪੜਾ ਬਸਤਰ ਪਾਇਆ ਹੋਇਆ ਉਹ ਸੋਹਦਾ ਹੈ। ਹੋਤ ਸਤੂਏ ਮਾਨ ਚੱਲ ਆਵਤ, ਇਸ ਤਰ੍ਹਾਂ ਅਕਬਰ ਪਾਤਸ਼ਾਹ ਬੜਾ ਉਸਤਰੀ ਸਹਿਤ ਹੋਇਆ ਹੋਇਆ ਚੱਲਿਆ ਆ ਰਿਹਾ ਹੈ। ਲੱਖ ਹਸੀਸ ਨਮਰ ਜਿਸ ਆਗੇ, ਕਹਿੰਦੇ ਅੱਗੇ ਲੱਖਾਂ ਲੋਕਾਂ ਦੇ ਸੀਸ ਨਿਮ ਰਹੇ ਚੁੱਕ ਰਹੇ ਹਨ। ਮਹਾਂ ਪ੍ਰਤਾਪਵੰਤ ਦੁੱਤ ਜਾਗੇ, ਬੜਾ ਭਾਰੀ ਤੇਜ ਪ੍ਰਤਾਪ ਵਾਲਾ, ਬੜੀ ਪਾਤਸ਼ਾਹ ਦੀ ਸੋਭਾ ਜਾਗਰੀ ਪ੍ਰਕਾਸ਼ ਰਹੀ। ਕੰਚਨ ਛਰੀਦਾਰ ਅਗਵਾਊ, ਆ ਜਿਹੜੀਆਂ ਛੋਟੀਆਂ ਸੋਨੇ ਦੀਆਂ ਛਟੀਆਂ ਵਾਲੇ, ਸੋਨੇ ਦੀਆਂ ਚੋਬਾਂ ਵਾਲੇ ਅੱਗੇ ਅੱਗੇ ਚੱਲ ਰਹੇ। ਹੱਥ ਬੈਂਤ ਧਾਰੀ ਸਮਦਾਊ, ਇਸੇ ਤਰ੍ਹਾਂ ਜਿਹੜੇ ਬੈਂਤਾਂ ਨੂੰ ਹੱਥਾਂ ਵਿੱਚ ਰੱਖਣ ਵਾਲੇ ਆ, ਉਹ ਅੱਗੇ ਅੱਗੇ ਬੇਅੰਤ ਚੱਲ ਰਹੇ। ਬਸਤਰ ਵਿਭੂਖਣ ਸੁੰਦਰ ਜਿਨਕੇ, ਇਹਨਾਂ ਚੋਬਦਾਰਾਂ ਦੇ ਬੈਂਤਾਰੇ ਫੌਜੀਆਂ ਦੇ ਵੀ ਬਸਤਰ ਤੇ ਗਹਿਣੇ ਬੜੇ ਸੁੰਦਰ ਹਨ। ਚੌਹਾਂ ਦੇ ਟੋਲ ਚਲਤ ਸੰਗ ਤਿੰਨਕੇ, ਉਹਨਾਂ ਦੇ ਜਿਹੜੇ ਟੋਲੇ ਜੱਥੇ ਆ ਪਾਤਸ਼ਾਹ ਦੇ, ਚਾਰ ਛਪੇਰੇ ਹੋ ਕੇ ਚੱਲ ਰਹੇ ਹਨ। ਦਰਸ਼ਨ ਕਰਤ ਨਮਰ ਹੋਏ ਬੈਠੇ, ਇਸ ਤਰ੍ਹਾਂ ਕਹਿੰਦੇ ਮਹਾਰਾਜ ਦੇ ਦਰਸ਼ਨ ਕਰਕੇ ਪਾਤਸ਼ਾਹ ਜੀ ਬਹੁਤ ਨਿਮਰਤਾ ਸਹਿਤ ਹੋ ਕੇ ਬੈਠ ਗਿਆ ਹੈ। ਅਦਬ ਕਰੇ ਕਰ ਪਾਦ ਇਕੱਠੇ, ਅਦਬ ਕਰ ਰਿਹਾ ਆਪਣੇ ਜਿਹੜੇ ਚਰਨ ਇਕੱਠੇ ਕੀਤੇ ਹੋਏ ਆ, ਚੌਂਕੜਾ ਮਾਰਿਆ ਹੋਇਆ ਹੈ। ਕੁਸ਼ਲ ਪ੍ਰਸ਼ਨ ਕਰ ਆਪਸ ਵਿਖੇ, ਇਸ ਤਰ੍ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਕੋਲ ਰਾਜੀ ਖੁਸ਼ੀ ਪੁੱਛ ਗਈ, ਹੁਣ ਚਰਨ ਇਕੱਠੇ ਕਰਕੇ ਚੌਂਕੜਾ ਮਾਰ ਕੇ ਬੈਠਾ ਹੈ। ਇਹ ਅੱਜ ਦੇ ਸਿੱਖਾਂ ਦੇ ਸਾਥੋਂ ਬੈਠਾ ਨਹੀਂ ਜਾਂਦਾ, ਮਹਾਰਾਜ ਕੋਲ ਕੁਰਸੀ ਡਾਹ ਕੇ ਬੈਠੇ ਨੇ। ਆ ਬਾਹਰ ਤਾਂ ਬੇੜਾ ਹੀ ਗਰਕ ਹੋਇਆ ਪਿਆ ਸਾਡੇ ਸਰਦਾਰਾਂ ਦਾ, ਇਹ ਤਾਂ ਲੰਗਰ ਵਿੱਚ ਵੀ ਕਹਿੰਦੇ ਕੁਰਸੀ 'ਤੇ ਸਾਨੂੰ ਰੋਟੀ ਖਵਾਓ ਜੀ। ਮਗਰ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵੀ ਜਾ ਕੇ ਗੋਇੰਦਵਾਲ ਪਹਿਲਾਂ ਤੁਸੀਂ ਇਜਾਜ਼ਤ ਲੈ ਆਓ, ਉੱਥੋਂ ਪੁੱਛਿਆ ਉਹ ਵੀ ਇੱਥੇ ਚੱਲ ਪਈਆਂ ਕੁਰਸੀਆਂ, ਜਿੱਥੇ ਗੁਰੂ ਅਮਰਦਾਸ ਸਾਹਿਬ ਦੇ ਲੰਗਰ ਵਿੱਚ ਕੁਰਸੀਆਂ ਡਹਿ ਗਈਆਂ ਉਦੋਂ ਤੁਸੀਂ ਵੀ ਇੱਥੇ ਡਾਹ ਲਿਓ। ਜਿੰਨਾ ਚਿਰ ਉੱਥੇ ਨਹੀਂ ਡਹਿੰਦੀਆਂ ਉਨ੍ਹਾਂ ਚਿਰ ਤਾਂ ਵੀ ਮੁਸ਼ਕਲ ਹੈ, ਕਿਉਂਕਿ ਮਰਯਾਦਾ ਤਾਂ ਉੱਥੋਂ ਗੋਇੰਦਵਾਲ ਤੋਂ ਮਹਾਰਾਜ ਨੇ ਚਲਾਈ ਹੈ ਅਤੇ ਉਹ ਉੱਥੇ ਚੱਲ ਰਹੀ ਹੈ ਅਤੇ ਇੱਥੇ ਵੀ ਇਵੇਂ ਚਲੂਗੀ। ਅਜੇ ਤਾਂ ਵੀ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਕੇ ਲੰਗਰ ਦੀ ਫਿਰ ਮਰਯਾਦਾ ਸਾਨੂੰ ਉਵੇਂ ਰੱਖਣੀ ਪਊਗੀ। ਇਹ ਵੀ ਮਹਾਰਾਜ ਅਸੀਂ ਸਿੱਖ ਸੁੱਖ ਹੈ ਨਹੀਂ, ਈਸਾਈ ਸੂਈ ਬਣ ਗਏ, ਅੰਗਰੇਜ਼ ਬਣ ਗਏ, ਜਾਂ ਅਸੀਂ ਦੂਸਰੇ ਜੈਨੀ ਜੂਨੀ ਬੋਧੀ ਬੋਧੀ ਬਣ ਗਏ, ਫਿਰ ਜਿਵੇਂ ਮਰਜ਼ੀ ਕਰ ਲਓ। ਫਿਰ ਆ ਸਿੱਖੀ ਦਾ ਲਿਬਾਸ ਨਾ ਰੱਖੋ, ਉਹਨਾਂ ਵਾਲਾ ਲਿਬਾਸ ਪਹਿਨੋ, ਉਹੀ ਕੰਠੀ ਗਲ ਵਿੱਚ ਪਾਓ, ਅਤੇ ਉਹਨਾਂ ਵਾਲਾ ਜਿਹੜਾ ਸਿਰ 'ਤੇ ਬੋਦਾ ਜਿਹਾ ਰੱਖੋ, ਮੱਥੇ 'ਤੇ ਤਿਲਕ ਜੇ ਲਾ ਲਓ ਅਤੇ ਬਣ ਜਾਓ ਇਹ ਜੇ, ਫਿਰ ਜਿਵੇਂ ਮਰਜ਼ੀ ਕਰੀ ਜਾਓ। ਉਹ ਸਿੱਖ ਰੂਪ ਦੇ ਵਿੱਚ ਤਾਂ ਵੀ ਜਿਵੇਂ ਮਹਾਰਾਜ ਨੇ ਮਰਯਾਦਾ ਕਾਇਮ ਕੀਤੀ ਉਹਦੇ ਵਿੱਚ ਹੀ ਸਾਨੂੰ ਰਹਿਣਾ ਹੈ। ਇਸ ਤਰ੍ਹਾਂ ਵੇਖ ਲਓ ਇੱਥੇ ਇਤਿਹਾਸ ਵਿੱਚ ਆਵੇ, ਚਰਨ ਇਕੱਠੇ ਕਰਕੇ ਚੌਂਕੜਾ ਮਾਰ ਕੇ ਗੁਰੂ ਮਹਾਰਾਜ ਦੇ ਅੱਗੇ ਬੈਠਾ। ਨਹੀਂ, ਇਹ ਦਿੱਲੀ ਦਾ ਪਾਤਸ਼ਾਹ ਸੀ, ਕੁਰਸੀ 'ਤੇ ਬਹਿ ਸਕਦਾ ਸੀ। ਅਤੇ ਅਸੀਂ ਹੁਣ ਦੇਖ ਲਓ ਵੀ ਅਸੀਂ ਤਾਂ ਕੋਈ ਪਾਤਸ਼ਾਹ ਪੁਰਸ਼ਾ ਨਹੀਂ ਕਹਿੰਦੇ, ਅਸੀਂ ਗੁਰੂ ਕੇ ਸੇਵਕ ਜਾਂ ਟਹਿਲੀਏ ਹੈ, ਅਤੇ ਮਹਾਰਾਜ ਤੋਂ ਉੱਪਰ ਉੱਠੇ ਉੱਚੇ ਬੈਠਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕਹਿੰਦੇ ਸਾਥੋਂ ਬੈਠਾ ਨਹੀਂ ਜਾਂਦਾ ਹੈ, ਅਠਾਣੇ ਵਾਲੇ ਆ ਜਾਣ ਅਤੇ ਹੁਣ ਲਾਉਣ 500 ਬੈਤਾਂ ਜਾਂ ਪਟਾ ਜਾਂ ਫਿਰ ਤਾਂ ਪਤਾ ਨਹੀਂ ਵੀ ਠੀਕ ਹੋ ਕੇ ਬਹਿ ਜਾਂਦੇ ਜੇ, ਉੱਥੇ ਕਿਤੋਂ ਲੱਤਾਂ ਤੁਹਾਡੀਆਂ ਠੀਕ ਹੋ ਜਾਂਦੀਆਂ। ਉਹ ਜਿਵੇਂ ਕਹਿਣ ਲੱਗ ਵੀ ਇੱਥੇ ਬੈਠਾ ਰਹਿ ਹਿੱਲੀ ਜੁੱਲੀ ਨਾ, ਅਤੇ ਡਰਦੇ ਹੋਏ ਅਸੀਂ ਸਭ ਕੁਛ ਕਰਦੇ, ਡਰਦੇ ਅੱਗੇ ਭੂਤ ਨੇ ਨੱਚਦੇ। ਇੱਥੇ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਫਿਰ ਸਰਦਾਰੀ ਦਿਖਾਉਂਦੇ ਹਾਂ ਵੀ ਸਾਥੋਂ ਐਂ ਨਹੀਂ ਹੁੰਦਾ ਹੈ। ਉਹ ਇਸ ਤਰ੍ਹਾਂ ਜਿਹੜਾ ਕੋਈ ਕਰਦਾ ਫਿਰ ਉਹੋ ਜਿਹੇ ਨੂੰ ਰੋਗ ਰੁਗ ਲੱਗ ਜਾਂਦੇ, ਜਿੰਨਾ ਕੋਈ ਅਦਬ ਹੈ ਉਹੋ ਜਿਹਾ ਸੁੱਖ ਸੁੱਖ ਹੈ, ਜਿੰਨਾ ਪੈ ਅਦਬ ਨਹੀਂ ਉਹਨੇ ਦੁੱਖ ਕਲੇਸ਼ ਆਉਣਗੇ, ਉਹਨੇ ਹੋਰ ਔਖੇ ਹੋ ਜਾਣਗੇ। ਜਿਹੜੇ ਕਹਿੰਦੇ ਨਾ ਸਾਡਾ ਇਉਂ ਨਹੀਂ ਹੁੰਦਾ, ਫਿਰ ਉਹਦੀਆਂ ਉਹਨਾਂ ਦੀਆਂ ਲੱਤਾਂ ਹੀ ਆਕੜ ਜਾਂਦੀਆਂ, ਘਰੇ ਵੀ ਬੈਠੇ ਫਿਰ ਅਸੀਂ ਹਾਏ ਹਾਈ ਕਰਦੇ ਹਾਂ। ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿੰਦੇ ਐਂ ਨਹੀਂ ਹੁੰਦਾ, ਮਹਾਰਾਜ ਕਹਿੰਦੇ ਚੰਗਾ ਫਿਰ ਤੂੰ ਐਂ ਠੀਕ ਹੋ ਜਾ। ਇਸ ਕਰਕੇ ਵੀ ਮਹਾਰਾਜ ਅੱਗੇ ਚੌਂਕੜਾ ਮਾਰ ਕੇ ਅਤੇ ਹੇਠਾਂ ਧਰਤੀ 'ਤੇ ਵਿਛਾਈ 'ਤੇ ਹੀ ਬੈਠਣਾ ਚਾਹੀਏ, ਜਿਵੇਂ ਹਰਿਮੰਦਰ ਸਾਹਿਬ ਵਿੱਚ ਬੈਠਦੇ ਆ, ਗੋਇੰਦਵਾਲ ਵਿੱਚ ਬੈਠਦੇ ਲੋਕ। ਪ੍ਰੇਮ ਕਰੇ ਗੁਰ ਦਰਸ਼ਨ ਪਿਖੈ, ਆ ਬੜਾ ਪ੍ਰੇਮ ਧਾਰ ਕੇ ਸਤਿਗੁਰੂ ਦੇ ਦਰਸ਼ਨ ਕਰ ਰਿਹਾ ਪਾਤਸ਼ਾਹ ਆਪਣੀਆਂ ਫੌਜਾਂ ਸਮੇਤ। ਨਹੀਂ ਦੇਗ ਤੇ ਅਚਿਓ ਅਹਾਰਾ, ਪਰੇ ਅਕਬਰ ਪਾਤਸ਼ਾਹ ਸਿੱਧਾ ਗੁਰੂ ਦੀ ਹਜ਼ੂਰੀ ਵਿੱਚ ਚੱਲ ਕੇ ਆ ਗਿਆ ਸੀ, ਗੁਰੂ ਕੇ ਲੰਗਰ ਵਿੱਚੋਂ ਨੇ ਭੋਜਨ ਨਹੀਂ ਛਕਿਆ ਸੀ। ਇਹੀ ਨੇਮ ਗੁਰ ਹਿਰਦੇ ਚਿਤਾਰਾ, ਜਿਹੜਾ ਨਿਯਮ ਸੀ ਪਹਿਲੇ ਪੰਗਤ ਪਾਸ਼ੇ ਸੰਗਤ, ਗੁਰੂ ਅਮਰਦਾਸ ਸਾਹਿਬ ਜੀ ਨੇ ਨਿਯਮ ਨੂੰ ਚਿਤ ਵੀ ਸੋਚਿਆ ਵਿਚਾਰਿਆ ਵੀ ਲੰਗਰ ਵਿੱਚੋਂ ਇਹ ਛਕ ਕੇ ਨਾਇਆ ਨਹੀਂ ਹੈ। ਤੂਰਨ ਅਕਬਰ ਕੋ ਮਨ ਪ੍ਰੇਰਾ, ਗੁਰੂ ਅਮਰਦਾਸ ਸਾਹਿਬ ਜੀ ਸਮਰੱਥ ਹੈ, ਕਹਿੰਦੇ ਉਸੇ ਵੇਲੇ ਪਾਤਸ਼ਾਹ ਦਾ ਜਿਹੜਾ ਮਨ ਪ੍ਰੇਰ ਦਿੱਤਾ ਹੈ। ਹੱਥ ਜੋਰ ਬੋਲਿਓ ਤੇ ਸਵੇਰਾ, ਉਸੇ ਵੇਲੇ ਪਾਤਸ਼ਾਹ ਬੈਠਦਿਆਂ ਸਾਰੀ ਹੱਥ ਜੋੜ ਕੇ ਬੋਲਿਆ ਸਤਿਗੁਰੂ ਜੀ ਨੂੰ, ਗੁਰ ਸਾਹਿਬ ਕਿਆ ਖਾਣਾ ਖਾਵਹੁ, ਕਹਿਣ ਲੱਗਾ ਹੇ ਸਤਿਗੁਰੂ ਅਮਰਦਾਸ ਸਾਹਿਬ ਜੀ ਆਪ ਕੀ ਖਾਣਾ ਖਾਂਦੇ, ਕਿਹੋ ਜਿਹਾ ਭੋਜਨ ਛਕਦੇ ਹੋ ਜੀ, ਕਿਸ ਮਹਿ ਰੁਚਿਤ ਤੇ ਉਪਜਾਵਹੁ, ਮਹਾਰਾਜ ਕਿਹੜੀ ਪਦਾਰਥ ਛਕਣ ਵਿੱਚ ਤੁਸੀਂ ਰੁਚੀ ਪੈਦਾ ਕਰਦੇ ਹੋ, ਕਿਹੜਾ ਜ਼ਿਆਦਾ ਖੁਸ਼ੀ ਨਾਲ ਰੁਚੀ ਨਾਲ ਛਕਦੇ ਹੋ। ਸਤਿਗੁਰ ਕਹਿਓ ਸੋ ਚਿਤ ਰੁਚ ਊਨਾ, ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਕੇ ਜਿਹੜਾ ਸਾਡਾ ਚਿੱਤ ਹੈ ਸਾਰੇ ਪਦਾਰਥਾਂ ਦੇ ਖਾਣ ਦੀ ਰੁਚੀਆਂ ਤੋਂ ਹੁਣ ਬਿਨਾਂ ਹੈ, ਖਾਲੀ ਹੈ, ਕੋਈ ਖਾਣ ਦੀ ਚਿੱਤ ਵਿੱਚ ਰੁਚੀ ਨਹੀਂ, ਵੀ ਆ ਛਕੀਏ ਆ ਛਕੀਏ ਸੁਤੇ ਸਿੱਧੀ ਹੈ। ਹੋਤ ਓਗਰਾ ਲਵਨ ਬਿਹੂਨਾ, ਫਿਰ ਵੀ ਜੇ ਪੁੱਛੇ ਵੀ ਕੋਈ ਨਾ ਕੋਈ ਤਾਂ ਖਾਂਦੇ ਹੋਵੋ ਕਿ ਅੰਨ ਤੋਂ ਬਿਨਾਂ ਤਾਂ ਸਰੀਰ ਨਹੀਂ ਨਾ ਬਚ ਸਕਦਾ, ਕਹਿੰਦੇ ਲੂਣ ਤੋਂ ਬਗੈਰ ਜਿਹੜਾ ਓਗਰਾ ਹੈ ਉਹ ਦਲਗਿਆ ਜਾਂ ਅਸੀਂ ਛਕਦੇ ਹਾਂ। ਤਿਸ ਤਿਸ ਕੋ ਬੇ ਇੱਕ ਵਾਰ ਕਰ ਖਾਵਨ, ਉਹ ਜਿਹੜਾ ਲੂਣ ਤੋਂ ਬਗੈਰ ਦਲਗਿਆ ਜਾਂ ਉਹ ਵੀ ਕਹਿੰਦੇ ਅੱਠਾਂ ਪੈਰਾਂ ਦੇ ਵਿੱਚ ਇੱਕ ਵਾਰੀ ਛਕਣਾ ਕਰਦੇ ਹਾਂ। ਅਸ਼ਟ ਜਾਮ ਲੱਗ ਹੋਏ ਤ੍ਰਿਪਤਾਵਨ, ਅੱਠ ਪੈਰ ਤੱਕ ਬਸ ਉਹ ਦਲਗਿਆ ਖਾ ਕੇ ਅਸੀਂ ਤ੍ਰਿਪਤ ਹੋਏ ਰਹਿੰਦੇ ਹਾਂ, ਫਿਰ ਕੁਝ ਨਹੀਂ ਖਾਂਦੇ ਵਾਰ ਵਾਰ। ਕਹਿੰਦੇ ਚੱਕਰਵਰਤੀ ਪਾਤਸ਼ਾਹ ਨੇ ਸੁਣ ਕੇ ਬੜੀ ਅਚਰਜਤਾ ਜੀ ਪਾਈ ਹੈ, ਹੈਰਾਨੀ ਜੀ ਜ਼ਾਹਰ ਕੀਤੀ। ਬ੍ਰਿਧ ਦੇਹ ਨਹਿ ਓਜ ਰਹਾਇਵ, ਸਰੀਰ ਬ੍ਰਿਧ ਹੋਇਆ ਪਿਆ, 100 ਸਾਲ ਤੋਂ ਉਪਰ ਉਭਰ ਹੈ, ਕੋਈ ਬਲ ਨਹੀਂ ਰਹਿੰਦਾ ਹੈ। ਬਾਹਰ ਨਿਬਲਹੀ ਕਰਤ ਅਹਾਰਾ, ਬ੍ਰਿਧ ਅਵਸਥਾ ਵਿੱਚ ਸਰੀਰ ਵਿੱਚ ਪਹਿਲਾਂ ਹੀ ਬਲ ਨਹੀਂ ਰਹਿੰਦਾ ਹੈ, ਤੇ ਫਿਰ ਜਿਹੜਾ ਭੋਜਨ ਹੈ ਕਹਿੰਦੇ ਬੜਾ ਇਹ ਨਿਰਬਲ ਜਾ ਕਰਦੇ, ਹਲਕਾ ਜਾ ਛਕਦੇ, ਜਿਹਦੇ ਵਿੱਚ ਕੋਈ ਤਾਕਤ ਹੈ ਨਹੀਂ। ਕਰਾਤ ਵੰਤ ਤਨ ਸੁਭਤ ਉਦਾਰਾ, ਫਿਰ ਹਲਕਾ ਭੋਜਨ ਛਕਣ ਤੋਂ ਬਾਅਦ ਵੀ ਕਹਿੰਦੇ ਜਿਹੜਾ ਸਰੀਰ ਹੈ ਕ੍ਰਾਂਤੀ ਵਾਲਾ ਸੋਭਾ ਵਾਲਾ ਹੈ, ਬੜਾ ਕਹਿੰਦੇ ਸੋਭਦਾ ਹੈ, ਚੰਗਾ ਸਜਦਾ ਪਵਦਾ ਹੈ। ਕਰ ਜੋਰਤ ਕਹਿ ਮਿਹਰ ਕਰੀ ਜਹ, ਉਸ ਵੇਲੇ ਹੱਥ ਜੋੜ ਕੇ ਅਕਬਰ ਪਾਤਸ਼ਾਹ ਕਹਿਣ ਲੱਗਿਆ, ਹੇ ਗੁਰੂ ਅਮਰਦਾਸ ਸਾਹਿਬ ਜੀ, ਮਿਹਰ ਕਰੀਏ। ਵਹੀ ਤਵਰਕ ਮੁਝ ਕੋ ਦੀਜੈ, ਜਿਹੜਾ ਮਹਾਰਾਜ ਤੁਸੀਂ ਲੂਣ ਤੋਂ ਬਗੈਰ ਓਗਰਾਜ ਦਲੀਆ ਛਕਦੇ ਹੋ, ਐਸਾ ਬਰਕਤ ਵਾਲਾ ਜਿਹੜਾ ਭੋਜਨ ਛਕਣ ਲਈ ਅਜ ਮੈਨੂੰ ਵੀ ਬਖਸ਼ ਦਈਏ। ਤੁਮ ਖੁਦਾਇ ਕੀ ਜਾਤ ਸੁਜਾਨੇ, ਚੜਦਾ ਰਾਨ ਕਹਿੰਦਾ, ਹੇ ਗੁਰੂ ਅਮਰਦਾਸ ਸਾਹਿਬ ਜੀ, ਤੁਸੀਂ ਤਾਂ ਮਹਾਰਾ ਖੁਦਾ ਦੀ ਜਾਤ, ਖੁਦਾ ਦਾ ਰੂਪ ਹੋ, ਬੜੇ ਸੁਗੜ ਸਜਾਣ। ਹੁਰ ਹੈ ਸਰਾਪ ਬਰ ਜਥਾ ਬਖਾਨੇ, ਇਸ ਤਰ੍ਹਾਂ ਮਹਾਰਾ ਬਰ ਕਹਿੰਦੇ ਹੋ ਜਾਂ ਸਰਾਪ ਦਾ ਬਚਨ ਕਹਿੰਦੇ ਹੋ, ਪੂਰਾ ਕੀ ਪੂਰਾ ਹੁੰਦਾ ਕਿਹਾ ਹੋਇਆ। ਦਰਸ਼ਨ ਪਾਏ ਭਾਇਓ ਮੈਂ ਧੰਨ, ਹੇ ਸਤਿਗੁਰੂ ਅਮਰਦਾਸ ਸਾਹਿਬ, ਖੁਦਾ ਦਾ ਰੂਪ ਦਰਸ਼ਨ ਪਾ ਕੇ ਅੱਜ ਮੈਂ ਧੰਤਾ ਯੋਗ ਹੋ ਗਿਆ। ਦੇਹ ਤਵਰਕ ਹੋਏ ਪ੍ਰਸੰਨ, ਪ੍ਰਸੰਨ ਹੋ ਕੇ ਉਹ ਜਿਹੜਾ ਭੋਜਨ ਹੈ ਨਾ ਬਰਕਤ ਵਾਲਾ, ਲੂਣ ਤੋਂ ਬਗੈਰ ਦਲੀਆ, ਉਹ ਵੀ ਛਕਣ ਲਈ ਅੱਜ ਮੈਨੂੰ ਵੀ ਦੇ ਦੇ। ਬਿਨ ਸੋ ਪ੍ਰੇਮ ਜਾਚ ਨਾ ਜਾਣੀ, ਬੜੇ ਬੇਨਤੀ ਸਹਿਤ ਪ੍ਰੇਮ ਤੇ ਸਹਿਤ ਜਦੋਂ ਇਹ ਮਹਾਰਾਜ ਦੇ ਅੱਗੇ ਨੇ ਜਾਚਨਾ ਕੀਤੀ ਹੈ, ਮੰਗ ਕੀਤੀ, ਮਹਾਰਾਜ ਨੇ ਸਮਝੀ ਹੈ। ਸੁਣ ਕਿਰਪਾਲ ਮੁਖ ਮਧੁਰ ਬਖਾਨੀ, ਕਿਰਪਾਲੂ ਸਤਿਗੁਰੂ ਨੇ ਸੁਣ ਕੇ ਮੁਖੋਂ ਮਿੱਠਾ ਬਚਨ ਕਿਹਾ ਹੈ। ਬੱਲੂ ਹਮਰੋ ਹੈ ਜੋ ਆਹਾਰਾ, ਆਪਣੇ ਸੇਵਕ ਬੱਲੂ ਨੂੰ ਕਹਿਣ ਲੱਗੇ ਵੀ ਜਿਹੜਾ ਸਾਡਾ ਛਕਣ ਵਾਲਾ ਇਹ ਭੋਜਨ ਹੈ ਨਾ, ਉਹ ਦਲੀਆ ਆਨਹ ਜਾਏ ਸੋ ਬਣਿਓ ਜੇ ਤਿਆਰਾ, ਤਿਆਰ ਪਿਆ ਬਣਿਆ ਪਿਆ ਤੇ ਤੂੰ ਵੀ ਜਾ ਕੇ ਲਿਆ ਗੁਰੂ ਕੇ ਲੰਗਰ ਵਿੱਚੋਂ। ਗਮਨਿਓ ਸੀਗਰ ਥਾਰ ਭਰ ਆਨਾ, ਬੱਲੂ ਸੇਵਕ ਛੇਤੀ ਗਿਆ ਤੇ ਬੜਾ ਸਾਰਾ ਥਾਲ ਭਰ ਕੇ ਲੈ ਆਇਆ ਹੈ। ਧਰਿਓ ਸ਼ਾਹ ਕੇ ਅੱਗੇ ਖਾਨਾ, ਪਾਤਸ਼ਾਹ ਦੇ ਅੱਗੇ ਉਹ ਕਹਿੰਦੇ ਥਾਲ ਜਿਹੜਾ ਉਗਰੇ ਦਾ ਭਰਿਆ ਹੋਇਆ ਰੱਖ ਦਿੱਤਾ ਹੈ। ਕਰ ਪਖਾਰ ਮੁਖ ਪਾਇਵ ਗ੍ਰਾਸਾ, ਇਸ ਤਰ੍ਹਾਂ ਚੰਗੀ ਤਰ੍ਹਾਂ ਹੱਥ ਧੋ ਧੂ ਕੇ ਤੇ ਮੁਖ ਦੇ ਵਿੱਚ ਇਸਨੇ ਗ੍ਰਾਹੀ ਪਾਈ ਹੈ। ਹੁਣ ਅੱਜ ਦੇ ਸਿੱਖਾਂ ਦਾ ਹਾਲ ਦੇਖ ਲਓ ਵੀ ਹੈ, ਜਦੋਂ ਰੋਟੀ ਖਾਂਦੇ ਹੁੰਦੇ ਕਿਤੇ ਪਾਠ ਦੇ ਭੋਗ ਵੀ ਕਿਸੇ ਹੱਥ ਧੋਂਦਾ ਹੈ, ਇਹਦਾ ਪੰਗਤ ਹੀ ਨਹੀਂ ਲਾਉਣੀ ਹੈ, ਪੰਗੂ ਤਾਂ ਬਸ ਉਹ ਪਸ਼ੂਆਂ ਨੂੰ ਖੜ੍ਹੇ ਹੁੰਦੇ ਆ ਅਤੇ ਚੁੱਕ ਚੁੱਕ ਸੁਕੀ ਚਲੇ ਜਾਂਦੇ ਨੇ। ਇਸ ਕਰਕੇ ਗੁਰੂ ਕੀ ਲੱਗਣ ਦੀ ਮਰਜ਼ਾਦਾ ਕੋਈ ਨਹੀਂ, ਵੀ ਹੱਥ ਚੰਗੀ ਤਰ੍ਹਾਂ ਧੋ ਧੂ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਛਕਣਾ ਥੋੜ੍ਹਾ ਬਹੁਤ। ਇਸ ਕਰਕੇ ਐਸੇ ਹੀ ਅੱਜ ਕੱਲ੍ਹ ਹੈ ਵੀ ਮਨਮਰਜ਼ੀ ਦਾ ਲੰਗਰ ਹੈ ਅਤੇ ਮਨਮਰਜ਼ੀ ਦੀ ਮਰਜ਼ਾਦਾ ਹੈ। ਹੱਥ ਧੋ ਕੇ ਕਹਿੰਦੇ ਇਸ ਤਰ੍ਹਾਂ ਇਹਨੇ ਮੂੰਹ ਵਿੱਚ ਗ੍ਰਾਹੀ ਪਾਈ ਹੈ। ਸਵਾਦ ਅਜਾਇਬ ਜਾਨ ਵਿਕਾਸਾ, ਅਜੀਬ ਕਿਸਮ ਦਾ ਉਹ ਉਗਰੇ ਵਿੱਚੋਂ ਸਵਾਦ ਜਾਣ ਕੇ ਪਾਤਸ਼ਾਹ ਕਹਿੰਦੇ ਖਿੜ ਗਿਆ, ਆਨੰਦ ਹੋ ਗਿਆ। ਜਿਤਕ ਮਧੁਰਤਾ ਉੱਤਮ ਹੈ, ਕਹਿੰਦੇ ਭੋਜਨਾਂ ਦੇ ਵਿੱਚ ਸਭ ਤੋਂ ਉੱਤਮ ਮਿਠਾਸ ਹੁੰਦੀ ਹੈ। ਪ੍ਰਥਮ ਕਵਰ ਮਹਿ ਸਵਾਦ ਸੋ ਲਹਿ, ਜਿੰਨੇ ਕਹਿੰਦੇ ਮਿੱਠੇ ਤਰ੍ਹਾਂ ਦੇ ਭੋਜਨ ਹੁੰਦੇ ਗ੍ਰਾਹੀ ਦੇ ਵਿੱਚ, ਕਹਿੰਦੇ ਸਭ ਮਿੱਠੇ ਭੋਜਨਾਂ ਦੇ ਨੇ ਰਸ ਲੈ ਲਏ, ਸਵਾਦ ਲੈ ਲਏ। ਰੁਚ ਜਾਗੀ ਤਬ ਦੂਸਰ ਖਾਵਾ, ਫਿਰ ਕਹਿੰਦੇ ਰੁਚੀ ਜਾਗ ਪਈ, ਰੁਚੀ ਪ੍ਰਗਟ ਹੋ ਗਈ। ਦੂਸਰੀ ਵਾਰੀ ਇਹਨੇ ਬੁਰਕੀ ਪਾਈ ਹੈ, ਮੂੰਹ ਦੇ ਵਿੱਚ ਦੂਸਰੀ ਵਾਰੀ ਛਕਿਆ ਹੈ। ਤੁਰਸ ਸਵਾਦ ਉੱਤਮ ਕੋ ਪਾਵਾ, ਦੂਸਰੀ ਗ੍ਰਾਹੀ ਜੀ ਪਾਈ, ਉਹਦੇ ਵਿੱਚ ਵੀ ਜਿਵੇਂ ਤੁਰਸ ਖੱਟੇ ਭੋਜਨ ਹੁੰਦੇ ਨੇ ਉਹ ਜਿਹਾ ਸਵਾਦ ਉੱਤੋਂ ਪਾਇਆ ਹੈ, ਜਿਵੇਂ ਆ ਦਹੀਂ ਭੱਲੇ ਹੁੰਦੇ ਹਨ। ਬਿਸਮਿਓ ਸਾਹੋ ਕਿਆ ਇਹ ਬਾਤ, ਪਾਤਸ਼ਾਹ ਜਦੋਂ ਦੂਜੀ ਗ੍ਰਾਹੀ ਪਾਈ ਹੈ ਚੱਲ ਜਾ ਹੋਵੇ, ਕਹਿੰਦੇ ਗੱਲ ਕੀ ਹੈ। ਦੂਤੇ ਉਹ ਰਸ ਹੋਇਸ ਕਿਸ ਭਾਂਤ, ਪਹਿਲਾਂ ਜਦੋਂ ਮੈਂ ਗ੍ਰਾਹੀ ਪਾਈ ਸੀ ਉਦੋਂ ਮਿੱਠੇ ਰਸ ਭੋਜਨ ਦੇ ਸਵਾਦ ਮਿਲੇ ਸੀ, ਹੁਣ ਜਦੋਂ ਦੂਜੀ ਵਰਕੀ ਪਾਈ ਹੈ ਜਿਵੇਂ ਕੋਈ ਖੱਟੇ ਭੋਜਨ ਦਹੀਂ ਭੱਲੇ ਮੈਂ ਖਾ ਰਿਹਾ ਹੋਵਾਂ, ਯਾ ਰਸ ਆ ਰਿਹਾ ਇਸ ਦੇ ਵਿੱਚ, ਇਹ ਦੂਸਰਾ ਰਸ ਦੂਸਰਾ ਸਵਾਦ ਕਿਵੇਂ ਬਦਲ ਗਿਆ ਹੈ। ਬਹੁਰ ਤੀਸਰੋ ਪਾਇਸ ਕੌਰ, ਜਦੋਂ ਕਹਿੰਦੇ ਤੀਸਰੀ ਵਾਰੀ ਫਿਰ ਇਹਨੇ ਮੂੰਹ ਦੇ ਵਿੱਚ ਬੁਰਕੀ ਜੀ ਪਾਈ, ਗ੍ਰਾਹੀ ਪਾਈ, ਸਵਾਦ ਸਲਵਣ ਪਾਏ ਤਬ ਔਰ, ਫਿਰ ਕਹਿੰਦੇ ਉਹ ਤੀਸਰਾ ਸਵਾਦ ਪਾਇਆ ਜਿਵੇਂ ਲੂਣ ਦੇ ਸਹਿਤ, ਹੁਣ ਜਿਵੇਂ ਆ ਕੋਈ ਪਕੌੜੇ ਜਿਹੇ ਹੁੰਦੇ ਹਨ, ਇਸ ਤਰ੍ਹਾਂ ਦਾਲ ਸਬਜ਼ੀ ਹੁੰਦੀ, ਇਸ ਤਰ੍ਹਾਂ ਲੂਣ ਦੇ ਸਹਿਤ ਜਿਵੇਂ ਕੋਈ ਭੋਜਨ ਬਣੇ ਹੁੰਦੇ, ਲੂਣ ਵਾਲੇ ਚੌਲ ਚੂਲ ਜੇ ਬਣਾਏ ਹੁੰਦੇ ਹੈ, ਇਹੋ ਜਿਹਾ ਭੋਜਨ ਵਿੱਚੋਂ ਸਵਾਦ ਮਿਲਿਆ ਇਸ ਚਤੁਰਥ ਮੈਂ ਪਾਇਸ ਕਹ ਪਾਇਸ ਕਹਿੰਦੇ ਚੌਥੀ ਵਾਰੀ ਉਹ ਗ੍ਰਾਹੀ ਜੀ ਪਾਈ ਉਹਦੇ ਵਿੱਚੋਂ ਜਿਵੇਂ ਕੋਈ ਪਾਇਸ ਨਾ ਖੀਰ ਦਾ ਤਸਮਈ ਦਾ ਹੈ ਉਹ ਖੀਰ ਦਾ ਸਵਾਦ ਜਿਹਾ ਪਾਇਆ ਹੈ ਵੀ ਜਿਵੇਂ ਮੈਂ ਖੀਰ ਖਾ ਰਿਹਾ ਉਹ ਪਤਾ ਦਿਸਿਆ ਹੈ ਜਿਉਂ ਜਿਉਂ ਅਚ ਤਿਉਂ ਤਿਉਂ ਬਿਸ ਬਿਸਮਾਏ ਜਿਵੇਂ ਉਹ ਕਹਿੰਦੇ ਲੂਣ ਤੋਂ ਬਹੀਰ ਤਲ ਗਿਆ ਜਾਂ ਛਕਦਾ ਤਿਵੇਂ ਤਿਵੇਂ ਪਾਤਸ਼ਾਹ ਅਚਰ ਜਿਹੀ ਹੋਈ ਜਾਂਦਾ ਹੈ ਖੱਟ ਰਸ ਕੇ ਸੁਭ ਸਵਾਦ ਜੇ ਹੋਏ ਗੱਲ ਕਹਿੰਦੇ ਕੀ ਹੈ ਜਿਹੜੇ ਛੇ ਰਸਾਂ ਵਾਲੇ ਬੜੇ ਚੰਗੇ ਸਵਾਦੀ ਭੋਜਨ ਹੁੰਦੇ ਹੈ ਅਚਿਤ ਸਾਹੋ ਪਾਤਸ਼ਾਹ ਨੇ ਜਿਹੜਾ ਉਹ ਦਲੀਆ ਛਕਦਿਆਂ ਛਕਦਿਆਂ ਉਹ ਛੇ ਰਸਾਂ ਵਾਲੇ ਭੋਜਨਾਂ ਦੇ ਸਵਾਦ ਲੈ ਲਏ ਜਨਮ ਧਾਰ ਜੋ ਸਵਾਦ ਨਾ ਪਾਇਓ ਜਿਹੜਾ ਮਨੁੱਖ ਜਨਮ ਧਾਰ ਕੇ ਜਿਹੜਾ ਕੋਈ ਭੋਜਨਾਂ ਵਿੱਚੋਂ ਕਦੇ ਕਹਿੰਦੇ ਸਵਾਦ ਨੀ ਨਾ ਇਹਨੇ ਪਾਇਆ ਸੀ ਲਵਣ ਵਿਹੀਨ ਓਗਰਾ ਖਾਇਓ ਅਜੇ ਕਹਿੰਦੇ ਲੂਣ ਤੋਂ ਬੈਣ ਜਿਹੜਾ ਓਗਰਾ ਛਕਿਆ ਉਹਦੇ ਵਿੱਚੋਂ ਛੇ ਤਰ੍ਹਾਂ ਦੇ ਭੋਜਨਾਂ ਦੇ ਰਸ ਦੇ ਸਵਾਦ ਲੈ ਲਏ ਤ੍ਰਿਪਤ ਸਾਹੂਕਾਰ ਬਾਹਰ ਪਖਾਰੇ ਇਸ ਤਰ੍ਹਾਂ ਕਹਿੰਦੇ ਪਾਤਸ਼ਾਹ ਨੇ ਤ੍ਰਿਪਤ ਹੋ ਕੇ ਫਿਰ ਹੱਥ ਧੋ ਲਏ ਹੁਣ ਅੱਜ ਕੱਲ ਦੇਖ ਲੋ ਇੱਥੇ ਤੁਸੀਂ ਹੱਥ ਵੀ ਨੀ ਕੋਈ ਧੋਂਦਾ ਮੂੰਹ ਚੁੱਕੀ ਜਾਂਦੇ ਹੁੰਦੇ ਬਿਸਮਤ ਹੋਏ ਕਰ ਜੋਰ ਉਚਾਰੇ ਅਚਰਜਾ ਹੋ ਕੇ ਹੱਥ ਜੋੜ ਕੇ ਕਿਹਾ ਹੈ ਜਾਣੀ ਇਤਿਹਾਸ ਸੁਣੇ ਤੋਂ ਪਤਾ ਲੱਗਦਾ ਵੀ ਗੁਰੂ ਕੇ ਮਿਰਜ਼ਾ ਦੀ ਲੰਗਰ ਦੀ ਭੋਜਨ ਕੀ ਹੈ ਇਹ ਤਾਂ ਆਪ ਹੀ ਬਣਾਈ ਹੋਈ ਹੈ ਮਰਜ਼ਾਦਾ ਅੱਜ ਕੱਲ੍ਹ ਲੋਕਾਂ ਦੀ ਸਿਫਤ ਆਪ ਕੀ ਕਹੀ ਨਾ ਜਾਏ ਇਸ ਕਰਕੇ ਆਪ ਦੀ ਜਿਹੜੀ ਸਿਰਸਲਾ ਗਾ ਉਹ ਕਹੀ ਨੀ ਜਾਂਦੀ ਹੈ ਆਰਫ ਕਾਮਲ ਸਭ ਸੁਖਦਾਏ ਆਰਫ ਕੀ ਗਿਆਨ ਬਾਨ ਹੋ ਕਾਮਲ ਕੀ ਹੈ ਪੂਰਨ ਪੂਰਨ ਗਿਆਨ ਬਾਨ ਹੋ ਸਾਰੇ ਸੁਖਾਂ ਨੂੰ ਦੇਣ ਵਾਲੇ ਹੋ ਜੇਕਰ ਮੇਰੇ ਪਰ ਅਨੁਕੂਲ ਸਤਿਗੁਰੂ ਜੇ ਆਪ ਜੀ ਮੇਰੇ ਉੱਪਰ ਅਨੁਕੂਲ ਹੋ ਪ੍ਰਸੰਨ ਹੋ ਖੁਸ਼ ਹੋ ਹਰਖ ਦੇਹ ਕੁਛ ਕਰੋ ਕਬੂਲ ਪ੍ਰਸੰਨਤਾ ਵਾਸਤੇ ਖੁਸ਼ ਹੋ ਕੇ ਆਪ ਜੀ ਦੇ ਘਰ ਨੂੰ ਕੁਛ ਦਿਨਾ ਆਪ ਜ਼ਰੂਰ ਕੂਲ ਕਰ ਲਓ ਮਨਜ਼ੂਰ ਕਰ ਲਓ ਜੀ ਜੋ ਸੇਵਾ ਤੁਮਰੀ ਹੋਏ ਜਾਏ ਕਿਉਂਕਿ ਸਤਿਗੁਰੂ ਅਮਰਦਾਸ ਹੈ ਜੋ ਆਪ ਜੀ ਦੀ ਕੋਈ ਮੇਰੇ ਵੱਲੋਂ ਸੇਵਾ ਹੋ ਜਾਏਗੀ ਬਨਹੋ ਸਫਲ ਸ਼ਾਂਤੀ ਮੁਝ ਆਏ ਸੇਵਾ ਕਰਨ ਨਾਲ ਮੈਂ ਮਹਾਰਾਜ ਸਫਲ ਸੁਭਾਗਾ ਬਣਾਂਗਾ ਮੈਨੂੰ ਮਨ ਦੀ ਸ਼ਾਂਤੀ ਆ ਜਾਏਗੀ ਬਿਕਸ ਪ੍ਰਭੂ ਮੁਖ ਤਾਂ ਸੋ ਕਹੀ ਮਹਾਰਾਜ ਨੇ ਮੁਖੋਂ ਹੱਸਦਿਆਂ ਹੋਇਆ ਉਹ ਪਾਤਸ਼ਾਹ ਨੂੰ ਬਚਨ ਗੱਲ ਕਹੀ ਕਿਸ਼ੂ ਬਸਤ ਕੀ ਖਾਇਸ਼ ਨਾ ਰਹੀ ਅਕਬਰ ਪਾਤਸ਼ਾਹ ਸਾਨੂੰ ਕਿਸੇ ਵਸਤੂ ਦੀ ਹੁਣ ਪ੍ਰਾਪਤ ਕਰਨ ਦੀ ਖਾਇਸ਼ ਨਹੀਂ ਰਹੀ ਹੈ ਚਾਹਨਾ ਨਹੀਂ ਰਹੀ ਹੈ ਲੋੜ ਨਹੀਂ ਰਹੀ ਹੈ ਦੀਏ ਗੁਰੂ ਨੇ ਅਤੁੱਟ ਭੰਡਾਰੂ ਕਿਉਂਕਿ ਗੁਰੂ ਅੰਗਦ ਸਾਹਿਬ ਨੇ ਪਹਿਲਾਂ ਤੁਰਟੇ ਤੋਂ ਰਹਿਤ ਭੰਡਾਰੇ ਦਿੱਤੇ ਹੋਏ ਖਰਚਤ ਖਾਵਤ ਪਾਏ ਨਾ ਪਾਰੂ ਖਾਂਦਿਆਂ ਹੋਇਆ ਅੱਗੇ ਖਰਚਦਿਆਂ ਹੋਰਨਾਂ ਨੂੰ ਦਿੰਦਿਆਂ ਹੋਇਆ ਵੀ ਫਿਰ ਵੀ ਪਾਰਾ ਵਾਰ ਨਹੀਂ ਹੈ ਮੁੱਕਦਾ ਨਹੀਂ ਹੈ ਸਾਹੁ ਸਹਿਤ ਉਮਰਾਵਨ ਫੇਰ ਅਕਬਰ ਪਾਤਸ਼ਾਹ ਦੇ ਸਮੇਤ ਹੋਰ ਜਿਹੜੇ ਅਮਰਾਵ ਸਨ ਉਹਨਾਂ ਨੇ ਫੇਰ ਦੂਜੀ ਵਾਰੀ ਕਿਹਾ ਬੇਰ ਬੇਰ ਕਹਿ ਕਰੋ ਨਾ ਫੇਰ ਵਾਰ ਵਾਰ ਕਹਿੰਦੇ ਮਹਾਰਾ ਫੇਰ ਨਾ ਕਰੋ ਮੋੜਨਾ ਨਾ ਕਰੋ ਕੁਝ ਨਾ ਕੁਝ ਪਾਤਸ਼ਾਹ ਕੋਲੋਂ ਲੈ ਲਓ ਜੀ ਕਿਤਕ ਗ੍ਰਾਮ ਕੋ ਪਟਾ ਲਿਖਾਇਵ ਮੇਰੇ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਨਹੀਂ ਲੈਣਾ ਹੈ ਤੇ ਅਕਬਰ ਪਾਤਸ਼ਾਹ ਨੇ 84 ਕੁ ਪਿੰਡਾਂ ਦਾ ਜਿਹੜਾ ਪਟਾ ਹੈ ਉਹ ਲਿਖਾ ਦਿੱਤਾ ਹੈ ਤੇ ਨਾਲ ਕਹਿ ਦਿੱਤਾ ਵੀ ਮਹਾਰਾਜ ਇਹ ਆਪ ਜੀ ਦੀ ਜਿਹੜੀ ਸਪੁੱਤਰੀ ਹੈ ਨਾ ਉਹ ਮੇਰੀ ਵੀ ਸਪੁੱਤਰੀ ਵਾਂਗ ਹੈ ਭਾਨੀ ਇਹਦੇ ਨਾਂ ਤੇ ਮਹਾਰਾ ਮੈਂ ਪਟਾ ਲਿਖ ਕੇ ਦੇ ਰਿਹਾ ਲੜਕੀ ਨੂੰ ਦੇ ਰਿਹਾ ਹਾਂ ਸ੍ਰੀ ਸਤਿਗੁਰ ਕੇ ਚਰਨ ਚੜਾਏ ਇਸ ਤਰ੍ਹਾਂ ਪਟਾ ਜਾ ਲਿਖ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਅੱਗੇ ਚੜਾ ਦਿੱਤਾ ਰੱਖ ਦਿੱਤਾ ਹੈ ਇਹ ਸਭ ਨਿਰਣੈ ਆਗੈ ਕਰ ਹੈ ਕਵੀ ਸੰਤੋਖ ਸਿੰਘ ਜੀ ਇਹ ਜਿਹੜੀ ਹੈ ਕਹਿੰਦੇ ਗੱਲ ਹੈ ਇਹਦਾ ਨਿਰਣਾ ਅੱਗੇ ਜਾ ਕੇ ਕਰਾਂਗੇ ਥੋੜਾ ਜਿਹਾ ਖੋਲ ਕੇ ਕਥਾ ਅੱਗੇ ਆਖਾਂਗੇ ਜਹਾਂ ਸੁਦਾ ਸਰ ਕਥਾ ਉਚਾਰ ਜਿੱਥੇ ਕਹਿੰਦੇ ਸ੍ਰੀ ਅੰਮ੍ਰਿਤ ਸਰੋਵਰ ਦੀ ਕਥਾ ਉਚਾਰਨ ਕਰਾਂਗੇ ਨਾ ਜਿਵੇਂ ਗੁਰੂ ਅੰਮ੍ਰਿਤ ਸਰੋਵਰ ਬਣਿਆ ਵੀ ਇਹ ਜਿੱਥੇ ਸਰੋਵਰ ਬਣਿਆ ਕਿੱਥੋਂ ਜਗ੍ਹਾ ਆਈ ਕਿਹਨੇ ਦਿੱਤੀ ਜਦੋਂ ਅੰਮ੍ਰਿਤਸਰ ਦੀ ਕਥਾ ਉਚਾਰਨ ਕਰਾਂਗੇ ਉੱਥੇ ਸਾਰੀ ਕਥਾ ਖੋਲ੍ਹ ਕੇ ਕਹਾਂਗੇ। ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਇਤਿਹਾਸ ਚੱਲੇਗਾ, ਫਿਰ ਗੁਰੂ ਅਰਜਨ ਦੇਵ ਜੀ ਦਾ ਆਏਗਾ, ਉਹਦੇ ਵਿੱਚ ਇਹ ਸਾਰੀ ਲੜੀਵਾਰ ਵਿੱਚ ਕਥਾ ਖੋਲ੍ਹ ਕੇ ਆਏਗੀ। ਜਿਵੇਂ ਅਕਬਰ ਪਾਤਸ਼ਾਹ ਇਹ ਦਿੱਲੀ ਤੋਂ ਚੱਲ ਕੇ ਆਇਆ, ਚਿਤਕੌੜ ਦਾ ਕਿਲ੍ਹਾ ਫਤਿਹ ਹੋਇਆ, ਕਿਵੇਂ ਹੋਇਆ, ਇਹ ਦੁਬਾਰਾ ਕਥੇ ਕੁਝ ਖੋਲ੍ਹ ਕੇ ਆਏਗੀ। ਜਿਸ ਕਰਕੇ ਕਵੀ ਜੀ ਨੇ ਇੱਥੇ ਕਿਹਾ ਵੀ ਅੱਗੇ ਜਦੋਂ ਅੰਮ੍ਰਿਤਸਰ ਦੀ ਕਥਾ ਖੋਲ੍ਹ ਕੇ ਬਿਆਨ ਕਰਾਂਗੇ, ਇੱਥੇ ਥੋੜ੍ਹੇ ਜਿਹੇ ਰੂਪ ਵਿੱਚ ਹੀ ਕਹਿ ਰਹੇ ਹਾਂ। ਦੇ ਕਰ ਗਇਓ ਗ੍ਰਾਮ ਸੁਲਤਾਨ। ਅਕਬਰ ਪਾਤਸ਼ਾਹ ਕਹਿੰਦੇ 84 ਪਿੰਡਾਂ ਦਾ ਪਟਾ ਜਾ ਲਿਖਾ ਕੇ ਦੇ ਕੇ ਦਾਨ ਰੂਪ ਵਿੱਚ ਚਲੇ ਆ ਗਿਆ। ਬੈਠੇ ਸੋਭਿਤ ਗੁਰ ਭਗਵਾਨ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਤਖਤ ਉੱਪਰ ਬੈਠੇ ਸੋਵ ਰਹੇ। ਦੋਹਰਾ ਰਾਮਦਾਸ ਹਿਤ ਗ੍ਰਾਮ ਸਭ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਵਾਸਤੇ ਸਾਰੇ ਜਿਹੜੇ ਪਿੰਡ ਹਨ ਲੀਨ ਗੁਰੂ ਮਹਾਰਾਜ। ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿੰਦੇ ਲੈ ਲਏ ਹਨ ਜਾਨ ਭਵਿਖਿਅਤ ਸਰਬ ਗਤ। ਆਉਣ ਵਾਲੇ ਸਮੇਂ ਦੀ ਗੁਰੂ ਮਹਾਰਾਜ ਨੇ ਸਾਰੀ ਜਿਹੜੀ ਗਤ ਹੈ, ਹਾਲਤ ਹੈ, ਰੀਤੀ ਉਹਨੂੰ ਸਮਝ ਲਿਆ। ਵਰਤਨ ਜਥਾ ਸਮਾਜ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਸਾਜੋ ਸਮਾਨ ਹੈ ਬੜਾ ਵਧਣਾ ਹੈ, ਇਹ ਸਿੱਖੀ ਪੰਥ ਨੇ ਵਧਣਾ ਫੁਰਨਾ ਹੈ। ਇਹ 84 ਪਿੰਡਾਂ ਦੇ ਨਗਰ ਦੇ ਵਿੱਚ ਹੀ ਇੱਥੇ ਅੰਮ੍ਰਿਤ ਸਰੋਵਰ ਬਣਨਾ, ਇੱਥੇ ਹਰਿਮੰਦਰ ਸਜਣਾ, ਇੱਥੇ ਅਕਾਲ ਤਖ਼ਤ ਦੀ ਸਿਰਜਣਾ ਹੋਣੀ ਹੈ, ਇੱਥੇ ਸਾਰੀ ਸਿੱਖੀ ਦਾ ਸੋਮਾ ਇਹ ਕੇਂਦਰ ਅਸਥਾਨ ਬਣਨਾ। ਇਸ ਤਰ੍ਹਾਂ ਕਹਿੰਦੇ ਉਹ ਜਾਣ ਕੇ ਮਹਾਰਾਜ ਨੇ ਕੁਝ ਨਹੀਂ ਫਿਰ ਕਿਹਾ ਇਸ ਨੂੰ ਜੋ ਪਈ ਸ੍ਰੀ ਸਤਿਗੁਰ ਇਮ ਭਗਤ ਬਿਥਾਰਤ। ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਭਗਤੀ ਫੈਲਾ ਰਹੇ। ਬਖਸ਼ਿਸ਼ ਕਰਤ ਦੇਖ ਕਰ ਆਰਤ। ਜਦੋਂ ਕੋਈ ਦੁਖੀ ਦੇਖਦੇ ਉਸੇ ਵੇਲੇ ਬਖਸ਼ਿਸ਼ ਕਰਕੇ ਉਹਨੂੰ ਨਿਹਾਲ ਕਰ ਦਿੰਦੇ ਆ, ਮੰਜੀ ਬਖਸ਼ ਕੇ ਸਿੱਖੀ ਦੇ ਪ੍ਰਚਾਰ ਲਈ ਭੇਜ ਦਿੰਦੇ ਹਾਂ। ਛੋਟੀ ਸੁਤਾ ਸੇਵ ਨਿਤ ਕਰੈ। ਗੁਰੂ ਅਮਰਦਾਸ ਸਾਹਿਬ ਦੀ ਛੋਟੀ ਸੁਪੁੱਤਰੀ ਬੀਬੀ ਭਾਨੀ ਉਹ ਜ਼ਿਆਦਾ ਸੇਵਾ ਕਰਦੀ ਆਪਣੀ ਵੱਡੀ ਭੈਣ ਦਾਨੀ ਦੇ ਨਾਲੋਂ। ਲਖ ਹੈ ਪ੍ਰਭੂ ਇਮ ਭਾਉ ਸੋ ਧਰੈ। ਇਸ ਤਰ੍ਹਾਂ ਅੰਦਰ ਕਹਿੰਦੇ ਪ੍ਰੇਮ ਰੱਖਦੀ ਹੈ ਵੀ ਗੁਰੂ ਅਮਰਦਾਸ ਸਾਹਿਬ ਤਾਂ ਪਰਮੇਸ਼ਰ ਹਨ। ਪਿਤ ਕਰ ਨਹਿ ਜਾਣੈ ਬਹੁ ਸਿਆਣੀ। ਭਾਨੀ ਸੁਪੁੱਤਰੀ ਸਿਆਣੀ ਹੈ, ਪਿਤਾ ਨੂੰ ਆਪਣਾ ਪਿਤਾ ਕਰਕੇ ਨਹੀਂ ਪਰਮੇਸ਼ਰ ਰੂਪ ਕਰਕੇ ਜਾਣਦੀ ਹੈ। ਭਾਉ ਭਗਤ ਕੋ ਤਨ ਜਨ ਭਾਨੀ। ਮਾਨੋ ਕਹਿੰਦਾ ਜਿਹੜਾ ਬੀਬੀ ਭਾਨੀ ਦਾ ਸਰੀਰ ਹੈ ਇਹ ਤਾਂ ਪ੍ਰੇਮਾ ਭਗਤੀ ਦਾ ਹੀ ਹੈ, ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਉਹੀ ਬੀਬੀ ਭਾਨੀ ਬਣ ਕੇ ਆਈ ਹੋਈ ਹੈ। ਮਨੋ ਕੀਰਤੀ ਰੂਪ ਕਰਿਓ ਹੈ। ਚਲੋ ਜਿਹੜੀ ਵਾਹਿਗੁਰੂ ਦੀ ਕੀਰਤੀ ਆ ਉਸੇ ਨੇ ਬੀਬੀ ਭਾਨੀ ਦਾ ਕਹਿੰਦੇ ਸਰੀਰ ਧਾਰਨ ਕੀਤਾ ਹੋਇਆ ਹੈ। ਕਹਿਰ ਰੀ ਸਰੀ ਨਿਜ ਬੇਸ ਧਰਿਓ ਹੈ। ਕਹਿੰਦੇ ਜਿਹੜੀ ਸਰਸਤੀ ਹੈ ਜਾਂ ਸ੍ਰੀ ਲਕਸ਼ਮੀ ਹੈ ਉਹਨੇ ਆਪਣਾ ਬੇਸ ਕੀ ਸਰੂਪ ਧਾਰਿਆ ਹੋਇਆ, ਬੀਬੀ ਭਾਨੀ ਉਹ ਲਕਸ਼ਮੀ ਜਾਂ ਸਰਸਤੀ ਬਣ ਰਹੀ ਹੈ। ਵੱਡ ਭਾਗਾ ਪ੍ਰਤ ਵਰਤਾ ਸੁਸ਼ੀਲਾ। ਜਿਹੜੀ ਬੀਬੀ ਭਾਨੀ ਵੱਡੇ ਭਾਗਾਂ ਵਾਲੀ ਹੈ, ਪ੍ਰਤ ਵਰਤਾ ਵਾਲੀ ਹੈ ਤੇ ਸੀਰ ਸੁਭਾਅ ਵਾਲੀ ਹੈ। ਨਿਮਰ ਭੂਤ ਨਿਤ ਸੁਮਤ ਗਹੀਲਾ। ਨਿਮਰ ਭੂਤ ਨਿਮਰਤਾ ਵਾਲੀ ਹੈ, ਹਮੇਸ਼ਾ ਸ੍ਰੇਸ਼ਟ ਮਤ ਨੂੰ ਗ੍ਰਹਿਣ ਕਰਨ ਵਾਲੀ ਹੈ। ਅਪਰ ਨਿਕਟ ਕੋ ਹੋਣ ਨਾ ਪਾਵੇ ਹੈ। ਹੋਰ ਜਿਹੜੀ ਕੋਈ ਮਾਤਾ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨੇੜੇ ਹੋਣਾ ਨਹੀਂ ਪਾਉਂਦੀ ਹੈ। ਇਮ ਧਰ ਸ਼ਰਦਾ ਸੇਵ ਕਮਾਵੇ ਹੈ। ਇਹ ਧਰ ਸ਼ਰਧਾ ਸੇਵ ਕਮਾਵੈ। ਜਿਹੜੀ ਛੋਟੀ ਸੁਪੁੱਤਰੀ ਬੀਬੀ ਭਾਨੀ ਇਹ ਸ਼ਰਧਾ ਧਾਰ ਕੇ ਗੁਰੂ ਅਮਰਦਾਸ ਸਾਹਿਬ ਦੀ ਸਾਰੀ ਸੇਵਾ ਕਰਦੀ। ਜਥਾ ਪ੍ਰਸੰਨ ਹੋਹਿ ਪਿਤ ਹੇਰ। ਪਿਤਾ ਗੁਰੂ ਮਹਾਰਾਜ ਸੇਵਾ ਨੂੰ ਦੇਖ ਕੇ ਪ੍ਰਸੰਨ ਹੋ ਜਾਵਣ। ਤਥਾ ਕਰਹਿ ਨਿਤ ਸੇਵ ਬਡੇਰ। ਕਹਿੰਦੇ ਵੱਡੀ ਤੋਂ ਵੱਡੀ ਜਿਹੜੀ ਮਹਾਨ ਸੇਵਾ ਸ਼ਰਧਾ ਨਾਲ ਕਰਦੀ ਹੈ। ਪਹਿਰ ਰਾਤ ਤੇ ਕਰਹਿ ਸ਼ਨਾ। ਸਨ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜਦੋਂ ਪਹਿਰ ਰਾਤ ਰਹਿ ਜਾਂਦੀ ਉੱਠ ਕੇ ਇਸ਼ਨਾਨ ਕਰ ਲੈਂਦੇ, ਤਬ ਪਹੁੰਚੈ ਦਰਸ਼ਨ ਹਿਤ ਠਾਨ। ਛੋਟੀ ਸੁਪੁੱਤਰੀ ਬੀਬੀ ਭਾਨੀ ਹੈ, ਤਦੋਂ ਕਹਿੰਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਹਜ਼ੂਰੀ ਵਿੱਚ ਬਾਲਾ ਸਾਹਿਬ ਆ ਜਾਂਦੀ ਹੈ। ਮਨ ਕਰ ਬੰਧਨ ਕਰਹਿ ਸਦੀਵ। ਇਸ ਤਰ੍ਹਾਂ ਬੀਬੀ ਭਾਨੀ ਮਨ ਕਰਕੇ ਹਮੇਸ਼ਾ ਮਹਾਰਾਜ ਨੂੰ ਮੱਥੇ ਟੇਕੀ ਜਾਂਦੀ, ਸ਼ਰਧਾ ਨਾਲ ਨਮਸਕਾਰਾਂ ਹੀ ਕਰੀ ਜਾਂਦੀ ਹੈ। ਪਿਤਾ ਪਰਮੇਸ਼ਰ ਜਾਣੈ ਜੀਵ। ਆਪਣੇ ਜੀਵ ਕੀ ਹਿਰਦੇ ਵਿੱਚ ਪਿਤਾ ਨੂੰ ਪਰਮੇਸ਼ਰ ਰੂਪ ਵਿੱਚ ਜਾਣ ਲਈ ਹੈ, ਜਾਂ ਪਰਮੇਸ਼ਰ ਨੂੰ ਪਿਤਾ ਨੂੰ ਜਾਣ ਕੇ ਜੀਵ ਕੀ ਇਹ ਜਾਂਦੀ ਹੈ। ਬਹੁਰ ਸੇਵ ਹਿਤ ਜਬ ਕਬ ਪਾ ਆਵੈ। ਫਿਰ ਵੀ ਜਦੋਂ ਦਿਨ ਚੜੇ, ਜਦੋਂ ਕਦੋਂ ਇਹ ਸੇਵਾ ਕਰਨ ਵਾਸਤੇ ਆਉਂਦੀ ਹੈ। ਭਾਨੀ ਕ੍ਰਿਤ ਗੁਰੂ ਮਨ ਭਾਵੈ। ਭਾਨੀ ਦੀ ਜਿਹੜੀ ਕਿਰਤ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਇੱਕ ਦਿਨ ਬੈਠੀ ਬਨ ਕੈ ਦੀਨ। ਇੱਕ ਦਿਨ ਦੀ ਗੱਲ ਹੈ, ਬੀਬੀ ਭਾਨੀ ਬਹੁਤ ਆਈ ਨਿਮਾਣੀ ਜੀ ਬਣ ਕੇ ਬੈਠੀ ਹੈ। ਬੇਨਤੀ ਸਹਿਤ ਬੋਲਬੋ ਕੀਨ। ਬੇਨਤੀ ਜੋਦੜੀ ਦੇ ਸਹਿਤ ਨੇ ਸਤਿਗੁਰੂ ਅੱਗੇ ਬੋਲਣਾ ਕੀਤਾ, ਬਚਨ ਕੀਤਾ। ਪਿਤ ਜੀ ਵੱਡੇ ਸ਼ਰੀਕ ਹਮਾਰੇ। ਪਿਤਾ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਜਿਹੜੇ ਆ ਸ਼ਰੀਕ ਜੇ ਵਾਇਆ ਕਰਕੇ ਕੁਝ ਵੱਡੇ ਜੇ ਹਨ। ਅਦਕ ਧਨੀ ਗਨ ਹਿਰਦੇ ਹੰਕਾਰੇ। ਇਹਨਾਂ ਦੇ ਕੋਲੇ ਬਹੁਤੇ ਧਨੀ ਹੈ, ਧੰਦੇ ਕਰਕੇ ਹਿਰਦੇ ਵਿੱਚ ਬਹੁਤੇ ਹੰਕਾਰ ਜੇ ਕਰਨੇ ਆਏ। ਸਰਬ ਸ਼ਰੀਕਨ ਉੱਚਾ ਬੋਲ ਹੈ। ਕਹਿੰਦੇ ਸ਼ਰੀਕ ਹੈ ਸਾਰਿਆਂ ਨੂੰ ਉੱਚਾ ਜਾ ਬੋਲਦੇ, ਜਾਣੀ ਹੰਕਾਰ ਨਾਲ ਬੋਲਦੇ ਹਨ। ਵਸਤਰਨ ਪਹਿਰੇ ਲੈ ਬਹੁ ਮੁੱਲ ਹੈ। ਚੰਗੇ ਬਹੁਤੇ ਮੁੱਲ ਦੇ ਵਸਤਰ ਜੇ ਲੈ ਕੇ ਪਾਉਂਦੇ ਆ, ਜਿਹੜਾ ਮੰਗਲਾ ਆਦਿਕ ਵਗੈਰਾ ਸੀ। ਕੰਚਨ ਕੇ ਭੂਖਨ ਬਹੁ ਪਾਵੈ ਹੈ। ਹੋਰ ਸੋਨੇ ਦੇ ਗਹਿਣੇ ਜੇ ਬਣਾ ਬਣਾ ਕੇ ਬੜੇ ਹੱਥਾਂ ਵਿੱਚ ਤੇ ਗਲਾਂ ਵਿੱਚ ਪਾਉਂਦੇ ਹਨ। ਹਮਕੋ ਤਰਕੈ ਉਰ ਗਰ ਭਾਵੈ ਹੈ। ਸਾਨੂੰ ਮਾਰਾ ਵੇਖ ਵੇਖ ਕੇ ਤਰਕਾਂ ਜੀਆਂ ਕਰਦੇ ਵੀ ਤੁਹਾਡੇ ਕੋਲੇ ਕੁਛ ਨੀ, ਨਾ ਕੋਈ ਗਹਿਣਾ ਨਾ ਕੋਈ ਚੰਗਾ ਵਸਤਰ, ਤੁਸੀਂ ਉਵੇਂ ਗੁਰੂ ਕੇ ਪੁੱਤਰੀਆਂ ਖਾਲੀ ਫਿਰਦੀਆਂ, ਉਹਦੇ ਵਿੱਚ ਹੰਕਾਰ ਜਾ ਕਰਦੇ ਆ ਵੀ ਸਾਡੇ ਕੋਲ ਆਏ ਬਹੁਤ ਕੁਛ, ਤੁਹਾਡੇ ਕੋਲ ਕੁਛ ਨਹੀਂ ਹੈ। ਸੁਣ ਤਨ ਜਾ ਕੇ ਮਨ ਕੀ ਜਾਨ। ਆ ਪੁੱਤਰੀ ਦੀ ਸੁਣ ਕੇ ਗੱਲਬਾਤ ਤੇ ਮਨ ਦੀ ਜਾਣ ਲਈ ਵੀ ਇਹ ਵੀ ਥੋੜੇ ਬਹੁਤੇ ਕੋਈ ਗਹਿਣੇ ਗੱਟੇ ਜੇ ਚਾਹੁੰਦੀ ਹੈ। ਬੋਲੇ ਸ੍ਰੀ ਸਤਿਗੁਰ ਭਗਵਾਨ। ਪਰਮੇਸ਼ਰ ਰੂਪ ਸਤਿਗੁਰੂ ਮਨ ਦੀ ਜਾਣ ਕੇ ਫਿਰ ਬੋਲੇ ਚੱਲੇ। ਸਮੁਖ ਸਿਲਾ ਇੱਕ ਪਰੀ ਨਿਹਾਰੀ। ਸਾਹਮਣੇ ਜੇ ਕਹਿੰਦੇ ਇੱਕ ਪੱਥਰੀ ਜੀ ਇੱਟ ਜੀ ਪਈ ਹੋਈ ਸੀ ਪੱਥਰੀ ਜੀ। ਇਤਕ ਹੇਮ ਮਹਿ ਹੋਏ ਸਭ ਕਾਰੀ। ਮਹਾਰਾਜ ਕਹਿੰਦੇ ਵੀ ਜੇ ਬੀਬੀ ਇੰਨਾ ਕੁ ਸੋਨਾ ਜਿਵੇਂ ਉਹ ਪੱਥਰ ਦੀ ਇੱਟ ਜੀ ਪਈ ਹੈ ਇੰਨਾ ਸੋਨਾ ਹੋ ਜੇ, ਉਹਦੇ ਨਾਲ ਤੇਰਾ ਕੰਮ ਹੋ ਜੂ, ਸਾਰੇ ਗਹਿਣੇ ਬਣ ਜਾਣਗੇ। ਵਸਤਰ ਵਿਭੂਖਣ ਹੋ ਕੇ ਨਾਹੀ। ਇੰਨੀ ਇਹ ਸੋਨੇ ਦਾਲ ਚੰਗੇ ਸੋਹਣੇ ਵਸਤਰ ਤੇ ਸੋਹਣੇ ਗਹਿਣੇ ਤਿਆਰ ਹੋ ਜਾਣਗੇ, ਬਣ ਜਾਣਗੇ ਨਹੀਂ। ਜੇ ਕਰ ਬਣ ਹੈ ਗਹੋ ਇਹ ਨਾ ਕਰ ਮਾਹੀ। ਕਹਿੰਦੇ ਜੇ ਵੀ ਇਹਦੇ ਨਾਲ ਬਣ ਜਾਣਗੇ ਤੇ ਫਿਰ ਆ ਕਹਿੰਦੇ ਇੱਟ ਜੀ ਤੂੰ ਆਪਣੇ ਹੱਥਾਂ ਵਿੱਚ ਫੜ ਲਾ। ਪਿਤ ਜੀ ਆਪ ਸਰਬਗਤ ਜਾਣੋ। ਉਸ ਵੇਲੇ ਬੇਨਤੀ ਸਹਿਤ ਬੋਲੀ, ਹੇ ਪਿਤਾ ਜੀ ਆਪ ਸਾਰੀ ਹਾਲਤ ਨੂੰ ਜਾਣਦੇ ਹੋ। ਸਭ ਵਿਦ ਸਮਰੱਥ ਚਾਹੋ ਸੋ ਠਾਨੋ। ਸਭ ਤਰ੍ਹਾਂ ਕਰਕੇ ਸਰਵ ਸ਼ਕਤੀਵਾਨ ਜੋ ਚਾਹੋ ਤੁਸੀਂ ਕਰ ਸਕਦੇ ਹੋ। ਇਮ ਕਹਿ ਸਿਲਾ ਬਿਲੋਕੀ ਜਬੈ। ਇਸ ਤਰ੍ਹਾਂ ਜਦੋਂ ਇਹ ਕਹਿ ਰਹੀ ਸੀ ਤੇ ਸਤਿਗੁਰੂ ਨੇ ਕਹਿੰਦੇ ਔਰ ਸਿਲਾ ਵੱਲੀ ਪੱਥਰੀ ਜੀ ਵੱਲੀ ਵੇਖਿਆ ਹੈ। ਦਮਕਤ ਹੋਏ ਹੇਮ ਕੀ ਸਬੈ। ਕਹਿੰਦੇ ਸਾਰੀ ਸੋਨੇ ਦੀ ਹੋ ਗਈ ਉੱਟ ਜੀ ਪੱਥਰੀ ਜੀ ਤੇ ਸਾਰੀਆਂ ਦਮਕਾਂ ਮਾਰਨ ਲੱਗ ਪਈ ਹੈ। ਪਿਤ ਪਿਤ ਆਇਸ ਤੇ ਲੀਨ ਉਠਾਏ। ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਕਰ ਦਿੱਤੀ, ਪਿਤਾ ਦੀ ਆਗਿਆ ਨਾਲ ਉਹ ਸੋਨੇ ਦੀ ਇੱਟ ਜੀ ਚੁੱਕ ਲਈ ਇਸ ਨੇ। ਨਿਜ ਅਰ ਸੁਤ ਕੋ ਭੂਖਨ ਪਾਏ। ਆਪਣੇ ਵਾਸਤੇ ਵੀ ਆਪਣੇ ਜਿਹੜੇ ਸਪੁੱਤਰ ਸਨ ਉਹਨਾਂ ਨੂੰ ਵੀ ਗਹਿਣੇ ਜੇ ਬਣਾ ਕੇ ਪਵਾ ਦਿੱਤੇ। ਕਹਿਤ ਭਏ ਗੁਰ ਕਰਨਾ ਧਾਰ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਧਾਰਦੇ ਹੋਏ ਕਹਿਣ ਲੱਗੇ ਸਪੁੱਤਰੀ ਨੂੰ, ਹਮ ਤੋ ਰਾਖਹਿ ਨਹੀਂ ਅਗਾਰ। ਸਪੁੱਤਰੀ ਇਹ ਜਿਹੜਾ ਸੋਨਾ ਸੋਨਾ ਜਾਏ ਚੰਗੇ ਵਸਤਰ ਅਸੀਂ ਤਾਂ ਆਪਣੇ ਘਰ ਵਿੱਚ ਰੱਖਣੇ ਨਹੀਂ। ਉਹ ਤੁਮਾਰੇ ਸੂਰਜ ਭਾਰੀ। ਹਾਂ, ਕਹਿੰਦੇ ਆਉਣ ਵਾਲੇ ਸਮੇਂ ਤੁਹਾਡੇ ਘਰ ਦੇ ਵਿੱਚ ਬੜਾ ਪਦਾਰਥ ਸੋਨਾ ਚਾਂਦੀ ਰੁਪਈਏ ਤੁਹਾਡੇ ਘਰੇ ਬਹੁਤ ਹੋਣਗੇ। ਜਾਂਚਿਓ ਯਾ ਤੇ ਲੇਹ ਅਗਾਰੀ। ਹਾਂ, ਜਿਸ ਕਰਕੇ ਹੇ ਪੁੱਤਰੀ ਤੂੰ ਮੰਗ ਲਿਆ ਤੇ ਹੁਣ ਪਹਿਲਾਂ ਹੀ ਮੰਗ ਲਿਆ ਤੇ ਮੰਗਿਆ ਹੋਇਆ ਤੂੰ ਲੈ ਲੈ, ਹੁਣੇ ਸੋਨਾ ਚਾਂਦੀ ਲੈ ਲੈ ਤੇ ਤੁਹਾਡੇ ਘਰੇ ਸੋਨਾ ਚਾਂਦੀ ਬਹੁਤ ਹੋਊਗਾ। ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਫਿਰ ਬਹੁਤ ਆ ਗਿਆ। ਹਰਿਮੰਦਰ ਵਿੱਚ ਵੀ ਦੇਖੋ ਆਸੇ ਪਾਸੇ ਸੋਨੇ ਹੀ ਸੋਨਾ ਲੱਗਿਆ ਪਿਆ ਹੈ ਅਤੇ ਬਾਕੀ ਜਿਹੜਾ ਧਨ ਪਦਾਰਥ ਉਹ ਵੀ ਤੁਸੀਂ ਚੜ੍ਹਦਾ ਦੇਖ ਲਓ ਹਰਿਮੰਦਰ ਵਿੱਚ ਵੀ ਕਿਵੇਂ ਢੇਰਾਂ ਦੇ ਢੇਰ ਲੱਗ ਜਾਂਦੇ ਹੈ। ਕੋਈ ਵਸਤਰਾਂ ਦਾ ਰੁਮਾਲਿਆਂ ਦਾ ਵੀ ਕੋਈ ਹੱਦ ਬੰਨਾ ਨਹੀਂ ਹੈ। ਸਾਰੀ ਦਿਹਾੜੀ ਬਸ ਰੁਮਾਲਾ ਚੜ੍ਹੀ ਜਾਂਦਾ, ਫੁੱਲ ਚੜ੍ਹੀ ਜਾਂਦੇ ਹੈ, ਮਾਇਆ ਚੜ੍ਹੀ ਜਾਂਦੀ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਆਈ ਜਾਂਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਹਾਡੇ ਘਰੇ ਬਹੁਤ ਕੁਛ ਹੋਊਗਾ, ਸੋਨਾ ਚਾਂਦੀ ਰੁਪਈਏ ਤੁਸੀਂ ਮੰਗ ਲਿਆ ਪਹਿਲਾਂ ਹੀ, ਚਲੋ ਹੁਣ ਤੁਸੀਂ ਲੈ ਲਓ ਆ ਥੋੜਾ ਬਹੁਤਾ। ਜਿਉਂ ਜਿਉਂ ਪਿਤ ਬੋਲਤ ਅਨੁਕੂਲ, ਜਿਵੇਂ ਜਿਵੇਂ ਸਤਿਗੁਰੂ ਜੀ ਕਹਿੰਦੇ ਅਨੁਕੂਲ ਹੋ ਕੇ ਪ੍ਰਸੰਨ ਹੋ ਕੇ ਬੋਲਦੇ ਹਨ, ਤਿਉਂ ਤਿਉਂ ਭਾਨੀ ਹੋਏ ਸੁਖ ਮੂਲ। ਤਿਵੇਂ ਜਿਹੜੀ ਭਾਨੀ ਹੈ ਕਹਿੰਦੇ ਸੁਖਾਂ ਦਾ ਮੂਲ ਹੀ ਮੋਢੀ ਬਣ ਰਹੀ ਹੈ, ਸੁਖ ਰੂਪ ਹੀ ਬਣ ਰਹੀ ਹੈ। ਰਹੇ ਨਿਮਰ ਬਹੁ ਸੇਵ ਕਮਾਵੇ ਹੈ। ਫੇਰ ਵੀ ਕਹਿੰਦੇ ਨਿਮਰਤਾ ਸਹਿਤ ਹੋ ਬਹੁਤੀ ਸੇਵਾ ਕਮਾਉਂਦੀ ਹੈ, ਅਨੁਸਾਰੀ ਹੋਏ ਸਦਾ ਰਿਝਾਵੇ ਹੈ। ਗੁਰੂ ਮਹਾਰਾਜ ਦੀ ਆਗਿਆ ਅਨੁਸਾਰੀ ਹੋ ਕੇ ਰਹਿੰਦੀ ਹੈ, ਸਦਾ ਮਹਾਰਾਜ ਨੂੰ ਖੁਸ਼ ਕਰਦੀ ਹੈ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਬੀਬੀ ਸੁਪੁੱਤਰੀ ਬਾਨੀ ਜੀ ਦਾ ਸੇਵਾ ਦਾ ਜਿਹੜਾ ਪ੍ਰਸੰਗ ਸ਼ਰਧਾ ਭਾਵਨਾ ਵਾਲਾ ਸੁਣਿਆ ਹੈ, ਜਿਹਦੇ ਵਿੱਚੋਂ ਇਸ ਨੇ ਸਾਰਾ ਕੁਛ ਹੀ ਹਾਸਲ ਕਰ ਲਿਆ ਅਤੇ ਅੱਗੇ ਵਾਸਤੇ ਵੀ ਆਪਣੇ ਘਰ ਵਾਸਤੇ ਸਭ ਕੁਛ ਪ੍ਰਾਪਤ ਕਰਨ ਲਈ ਬਖਸ਼ਿਸ਼ ਬਰ ਪ੍ਰਾਪਤ ਕਰ ਲਿਆ ਹੈ। ਉਹ ਅੱਗੇ ਜਿਵੇਂ ਇੱਕ ਚੌਧਰੀਆਂ ਦੀ ਤਲਵੰਡੀ ਦਾ ਲੰਗੜਾ ਜਿਹਾ ਸਿੱਖ ਸੀ ਜੋ ਦਹੀਂ ਦੀ ਸੇਵਾ ਕਰਿਆ ਕਰਦਾ ਸੀ, ਜਿਵੇਂ ਉਹਦੇ 'ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹਦੀ ਲੱਕ ਦੂਜੀ ਠੀਕ ਠੀਕ ਕਰਵਾ ਦਿੱਤੀ ਸੀ। ਉਹ ਪ੍ਰਸੰਗ ਆਏਗਾ, ਉਹ ਆਪਾਂ ਫੇਰ ਸੁਣਾਂਗੇ, ਹੁਣ ਇੱਥੇ ਹੀ ਸਮਾਪਤੀ ਹੈ ਜੀ। ਜਿਉਂ ਜਿਉਂ ਪਿਤ ਬੋਲਤ ਅਨੁਕੂਲ, ਤਿਉਂ ਤਿਉਂ ਭਾਨੀ ਹੋਏ ਸੁਖ ਮੂਲ, ਰਹੇ ਨਿਮਰ ਬਹੁ ਸੇਵ ਕਮਾਵੇ ਹੈ, ਅਨੁਸਾਰੀ ਹੋਏ ਸਦਾ ਰਿਝਾਵੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।